ਸਾਹਿਬ ਜੀਓ ਗੁਰ ਤਾ ਰਥ ਪੈ ਗੁਰ ਸੂਰਜ ਦੂਸਰ ਮਾਸ ਬਿਤੇ ਤਨ ਰਾਜਤ ਹੈ ਮੋਹ ਅੰਧੇਰ ਕੋ ਦੂਰ ਕਰੈ ਅਗ ਚੋਰ ਸ਼ਿਤਾਬ ਹੀ ਭਾਜਤ ਹੈ ਗੁਰ ਤਾ ਰਥ ਪੈ ਗੁਰ ਸੂਰਜ ਦੂਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗੀਤ ਦੇ ਨਿਯਮਾਂ ਵਿੱਚ ਜੋ ਕੀਰਤਨ ਹੁੰਦਾ ਹੈ, ਉਸ ਤੋਂ ਉਪਰੰਤ ਕੁਝ ਸਮਾਂ ਗੁਰੂ ਕਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਅਥਵਾ ਲਾਹਾ ਲੈਂਦੇ ਹਾਂ। ਅੱਜ ਵੀ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਪੜ੍ਹਨ ਸੁਣਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਜਗੋ ਜੋ ਅਟਲ ਜਬਰ ਛਤਰ ਦੇ ਨਾਲ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾਰ ਕਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਕੱਲ੍ਹ ਇਤਿਹਾਸ ਆਪਾਂ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਗੁਰਤਾ ਗੱਦੀ ਦਾ ਤਖ਼ਤ ਲੈ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਆਗਿਆ ਅਨੁਸਾਰ ਸ੍ਰੀ ਖਡੂਰ ਸਾਹਿਬ ਵਿਖੇ ਆ ਪਹੁੰਚੇ ਸਨ। ਇਹ ਮਾਤਾ ਜੀ ਸਾਹਿਬ ਰਾਈ ਰਾਹੀਂ ਕੋਠੜੀ ਦਾ ਦਰਵਾਜ਼ਾ ਬੰਦ ਕਰਕੇ ਆਪ ਅੰਦਰ ਸਮਾਧੀ ਲੈ ਕੇ ਬੈਠ ਗਏ ਸਨ। ਸਮਾਧੀ ਵਿੱਚ ਬੈਠਿਆਂ 6 ਮਹੀਨੇ ਲੰਘ ਗਏ। ਇੱਧਰ ਗੁਰਸਿੱਖਾਂ ਵਿੱਚ ਬੜੀ ਭਾਰੀ ਵਿਆਕੁਲਤਾ ਆਈ ਹੈ, ਘਬਰਾਹਟ ਫੈਲੀ ਹੈ ਕਿ ਸਤਿਗੁਰੂ ਸਾਹਿਬ ਜੀ ਕਿੱਧਰ ਹੋ ਚਲੇ ਗਏ ਹੈ। ਬਾਬਾ ਬੁੱਢਾ ਸਾਹਿਬ, ਭਾਈ ਫਕੀਰ, ਸਧਾਰਨ ਆਦਿ ਗੁਰਸਿੱਖਾਂ ਨੇ ਇਕੱਤਰਤਾ ਕੀਤੀ ਹੈ, ਮਤਾ ਕੀਤਾ ਵੀ ਸਤਿਗੁਰੂ ਨੂੰ ਲੱਭੋ ਇੱਧਰ ਉੱਧਰ ਜਾ ਕੇ। ਅਫਰੀਕੇ ਪਿੰਡ ਨਾਂਗੇ ਦੀ ਸਰਾਂ ਜਿੱਥੇ ਕਿੱਥੇ ਮਹਾਰਾਜ ਕਾਸ਼ ਸਥਾਨ ਸੀ ਉੱਥੇ ਉੱਥੇ ਗਏ ਹੈ। ਕਿਤੋਂ ਵੀ ਕਣਸੋ ਨਹੀਂ ਪਈ ਹੈ। ਅਖੀਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਗੁਰੂ ਅੰਗਦ ਸਾਹਿਬ ਜੀ ਫਿਰ ਆਪਣਾ ਸਹੁਰਾ ਘਰ ਖਡੂਰ ਸਾਹਿਬ ਇੱਥੇ ਇੱਥੋਂ ਹੀ ਆਏ ਸਨ, ਇੱਥੇ ਹੀ ਸ਼ੈਂਟ ਹੋਣਗੇ। ਭਾਵੇਂ ਬਾਬਾ ਬੁੱਢਾ ਸਾਹਿਬ ਸਭ ਕੁ ਜਾਣੀ ਜਾਣ ਹੈ, ਪਰ ਫਿਰ ਵੀ ਅਜਰ ਨੂੰ ਜਰ ਕੇ ਰੱਖਿਆ। ਇਹ ਤਾਂ ਮਨੁੱਖ ਨੂੰ ਪਤਾ ਹੋਵੇ ਝੱਟ ਉਹ ਫਲ ਦੁਹਾਈ ਵਜਾਉਂਦਾ, ਮੈਨੂੰ ਪਤਾ ਸਤਿਗੁਰੂ ਦਾ ਵੀ ਕਿੱਥੇ ਅੱਜ ਕੱਲ੍ਹ, ਮੈਨੂੰ ਅਨੁਭਵ ਹੋ ਗਿਆ ਹੈ। ਅੱਜ ਕੱਲ੍ਹ ਵੀ ਬੜੇ ਅਨੁਭਵੀ ਬਣੇ ਬੈਠੇ ਨੇ ਅਤੇ ਨਿਰਾ ਉਹਨਾਂ ਦਾ ਅਨੁਭਵ ਜਿਹੜਾ ਝੂਠ ਹੀ ਹੁੰਦਾ ਹੈ। ਇੱਥੇ ਬਾਪਾ ਰਾਏ ਬੈ ਜੀ ਤੋਂ ਬਾਅਦ ਵੀ ਕਿਹੜਾ ਬਣੂਗਾ, ਇੱਥੇ ਅਨੁਭਵੀ ਇੱਥੇ ਬੁਕਬਾ ਸੰਭਾਲੀ ਗਏ, ਕਹਿੰਦੇ ਆਹ ਸਿੰਘ ਆਓ ਜੀ ਉਹ ਆਊਗਾ, ਉਹ ਹੋਇਆ ਸਾਰਾ ਹੀ ਉਹ ਤੋਂ ਉਲਟ, ਇੱਥੇ ਹੁਣ ਅਨੁਭਵ ਤੇਰਾ ਕਿੱਧਰ ਗਿਆ। ਇਸ ਕਰਕੇ ਆਉਂ ਕਹਿ ਲੈਣਾ ਅਨੁਭਵ ਹੈ, ਸਾਨੂੰ ਪਤਾ ਹੈ, ਉਹ ਵੱਖਰੀ ਗੱਲ ਹੈ, ਪਰ ਉਹਨੇ ਯਥਾਰਥ ਕਰ ਦਿਖਾਉਣਾ ਇੱਕ ਬਿਰਲੇ ਦੇ ਹਿੱਸੇ ਵਿੱਚ ਹੈ। ਜਿਹਨੂੰ ਹੁੰਦਾ ਉਹ ਜਿਣਾਉਂਦਾ ਹੀ ਨਹੀਂ ਹੁੰਦਾ ਵੀ ਮੈਨੂੰ ਆਹ ਅਨੁਭਵ ਹੋਇਆ ਹੈ, ਇਹ ਤਾਂ ਜਿਹਨਾਂ ਨੂੰ ਹੋਇਆ ਨਹੀਂ ਨਾ, ਉਹੀ ਇੱਕ ਫਰ ਤੋਲੇ। ਹੁਣ ਜਿਹੜਾ ਹੈ ਹੀ ਸੋਨਾ, ਉਹਨੂੰ ਕੀ ਬੜੀ ਦੁਹਾਈ ਕਰਨ ਦੀ ਲੋੜ ਹੈ ਵੀ ਮੈਂ ਸੋਨਾ ਹਾਂ ਸੋਨਾ ਹਾਂ, ਸੋਨਾ ਤਾਂ ਸੋਨਾ ਹੀ ਹੈ। ਜਿਹਨੂੰ ਅਨੁਭਵ ਹੋਇਆ ਉਹਨੂੰ ਕੀ ਰੌਲਾ ਪਾਉਣ ਦੀ ਲੋੜ ਹੈ ਵੀ ਮੈਨੂੰ ਅਨੁਭਵ ਹੋਇਆ, ਉਹ ਤਾਂ ਹੋਇਆ, ਉਹਨੂੰ ਸਭ ਕੁਝ ਪਤਾ ਹੈ। ਉਹਦਾ ਲੋਕ ਕਹਿਣਗੇ ਵੀ ਇਹ ਅਨੁਭਵੀ ਪੁਰਸ਼ ਹੈ, ਇਹਨੂੰ ਪਤਾ ਹੈ। ਸੰਤ ਗਿਆਨੀ ਮੋਹਨ ਸਿੰਘ ਜੀ ਆ ਜਿਹੜਾ ਭਾਣਾ ਵਰਤਣਾ ਸੀ, 6 ਮਹੀਨਾ ਪਹਿਲਾਂ ਟਿੱਕ ਕੇ ਪਿੰਡਾਂ ਬਹਿ ਗਏ, ਇਹ ਬਾਕੀਆਂ ਨੂੰ ਕੋਈ ਨਹੀਂ ਪਤਾ ਸੀ। ਉਹਨਾਂ ਨੂੰ ਪਤਾ ਸੀ ਵੀ ਇਹ ਭਾਣਾ ਵਰਤਣਾ ਹੈ, ਹਲਚਲ ਹੋਣੀ ਹੈ, ਖਿੱਚ ਤੂੰ ਹੋਣੀ ਹੈ। ਬਾਕੀ ਅਰੇ ਬੜਾ ਰੌਲਾ ਪਾਇਆ, ਕਈ ਤਾਂ ਕਹਿੰਦੇ ਸਾਡਾ ਤਾਂ ਬੇੜਾ ਹੀ ਗਰਕ ਕਰਤਾ ਇਹਨਾਂ ਨੇ ਬਹਿ ਕੇ। ਮਾਤਾ ਬਕਿਆ, ਮਾਤਾ ਨੇ ਵੀ ਸੁਣਿਆ, ਪਰ ਜਦੋਂ ਆ ਭਾਣਾ ਵਰਤ ਗਿਆ ਉੱਥੇ 84 ਦੇ ਦੰਗੇ ਹੋਏ, ਐਕਸ਼ਨ ਹੋਇਆ ਇੱਧਰ। ਫਿਰ ਕਹਿੰਦੇ ਵੀ ਇਹਨਾਂ ਨੂੰ ਅਨੁਭਵ ਸੀ, ਇਹਨਾਂ ਨੂੰ ਪਤਾ ਸੀ, ਤਾਂ ਹੀ ਇਹ ਬਹਿ ਗਏ ਟਿਕ ਕੇ। ਇਹ ਚੰਗਾ ਇਹਨਾਂ ਨੇ ਕੀਤਾ, ਜੇ ਕਿਤੇ ਆਉਣਾ ਬਹਿੰਦੇ। ਇਹ ਮੁਖੀ ਸੀ, ਜੇ ਇਹਨਾਂ ਦੀ ਖਿੱਚ ਧੂ ਹੁੰਦੀ ਸਾਡੀ ਬੜੀ ਭਾਰੀ ਭੰਡੀ ਹੋਣੀ ਸੀ। ਇਹ ਟਕਸਾਲ ਦੇ ਵੀ ਆ ਮਹਾਂਪੁਰਸ਼, ਉਹਨਾਂ ਨੂੰ ਵੀ ਖਿੱਚ ਧੂ ਹੋਈ, ਵੀ ਅਖਬਾਰਾਂ ਵਿੱਚ ਆਉਣਾ ਸੀ। ਕਿੱਥੇ ਆਉਣਾ, ਇੱਥੇ ਕੋਈ ਗੁਰਦੁਆਰੇ ਪਤਾ ਹੀ ਨਹੀਂ, ਆਏ ਹੀ ਨਹੀਂ। ਹੋਰ 48 ਗੁਰਦੁਆਰੇ ਉੱਤੇ ਘੇਰਾ, ਜਿੱਥੇ ਪਿੰਡਰਾਂ ਵਾਲਾ ਵੱਜਦਾ ਸੀ ਉੱਥੇ ਕੋਈ ਗਿਆ ਹੀ ਨਹੀਂ। ਉੱਥੇ ਕਿਸੇ ਨੇ ਨਹੀਂ ਪੈਰ ਪਾਇਆ, ਕਿਉਂਕਿ ਉਹ ਮਹਾਤਮਾ ਦਾ ਜਪ ਧਪ ਕਮਾਈ ਅਤੇ ਅਨੁਭਵ। ਇਹਨੂੰ ਕਹਿੰਦੇ ਅਨੁਭਵ, ਜਾਣ ਬੁੱਝ ਕੇ ਸਭ ਕੁਝ ਅਤੇ ਫਿਰ ਜਣਾਉਣਾ ਨਾ। ਇਸ ਤਰ੍ਹਾਂ ਦੇ ਬਾਬਾ ਬੁੱਢਾ ਸਾਹਿਬ ਜੀ ਸਤਿਪੁਰਸ਼ ਸਨ, ਸਭ ਕੁਝ ਜਾਣਦੇ ਸਨ ਵੀ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਵਿੱਚ ਕੋਠੜੀ ਵਿੱਚ ਸਮਾਧੀ ਲਾਈ ਬੈਠੇ, ਪਰ ਸਿੱਖਾਂ ਨੂੰ ਕਹਿੰਦੇ ਵੀ ਇੱਧਰ ਉੱਧਰ ਲੱਭੋ ਢੂੰਡੋ। ਫਿਰ ਆਪ ਹੀ ਕਹਿੰਦੇ ਵੀ ਸ਼ਾਇਦ ਕਿਤੇ ਮਹਾਰਾਜ ਖਡੂਰ ਸਾਹਿਬ ਤੋਂ ਆਏ ਨਾ, ਉੱਥੇ ਹੀ ਨਾ ਹੋਣ, ਚਲੋ ਆਪਾਂ ਉੱਥੇ ਵੇਖ ਲਈਏ। ਸੋ ਜਾਣਦੇ ਅਣਜਾਣ ਹੋ ਗਏ, ਚੱਲ ਕੇ ਆ ਗਏ। ਫਿਰ ਮਾਤਾ ਜੀ ਨੂੰ ਪੁੱਛ ਪੜਤਾਲ ਕੀਤੀ ਵੀ ਗੁਰੂ ਮਹਾਰਾਜ ਦੱਸੋ ਕਿੱਥੇ। ਉਹ ਸਾਰਾ ਕੁਛ ਪਤਿਆ ਹੁੰਦਿਆਂ ਵੀ ਫਿਰ ਵੀ ਬੇਸਮਝੇ ਬਣ ਗਏ, ਅਣਜਾਣ ਨਾ ਜਾਣਨ ਵਾਲੇ ਹੋ ਗਏ। ਮਾਤਾ ਹੁਣ ਕੋਈ ਰਾਹ ਨਹੀਂ ਦਿੱਤੀ ਹੈ, ਕਿਉਂਕਿ ਸਤਿਗੁਰੂ ਨੇ ਉਹਨੂੰ ਰੋਕਿਆ ਹੋਇਆ ਸੀ ਵੀ ਤੁਸੀਂ ਨਹੀਂ ਦੱਸਣਾ ਹੈ। ਇਹ ਕਿਹੜਾ ਐਸਾ ਗੁਰੂ ਹੈ ਵੀ ਜਿਹੜਾ ਕਹੇ ਵੀ ਤੁਸੀਂ ਦੱਸੀ ਨਾ, ਵੀ ਇੱਥੇ ਅਸੀਂ ਬੈਠੇ ਹਾਂ, ਇੱਥੇ ਤਾਂ ਮਾਇਆ ਦੇ ਦੇ ਕੇ ਰੌਲਾ ਪਾਉਂਦੇ, ਵੀ ਥਾਂ ਥਾਂ 'ਤੇ ਵੀ ਜਾਓ, ਸਾਡਾ ਪ੍ਰਚਾਰ ਕਰੋ ਵੀ ਬੜੇ ਗੁਰੂ ਹੈ, ਬੜੇ ਮਹਾਨ ਹੈ ਜੀ, ਬੜੇ ਅੰਤਰਜਾਮੀ। ਇਹ ਤਾਂ ਅੰਗ ਪ੍ਰਤੰਗ ਵੱਖਰੇ ਵੱਖਰੇ ਕਰ ਲੈਂਦੇ ਹੈ, ਇਹਨਾਂ ਨੂੰ ਅੰਤਰਜਾਮ ਤਾਂ ਬਿਨਾਂ ਪੁੱਛੇ ਤੋਂ ਸਭ ਕੁਝ ਦੱਸ ਦਿੰਦੇ, ਤੁਸੀਂ ਕਿੱਥੋਂ ਆਏ, ਕੀ ਕੰਮ ਕਰਨ ਲਈ ਆਏ, ਝੂਠ ਮਾਰੀ ਜਾਂਦੇ ਨੇ। ਇੱਧਰ ਬਾਬਾ ਬੁੱਢਾ ਸਾਹਿਬ ਨੂੰ ਸਭ ਕੁਛ ਪਤਾ ਹੈ, ਮਾਂ ਅੱਗੇ ਵੀ ਚੱਲ ਰਹੀ ਹੈ, ਇਸ ਕਰਕੇ ਦੱਸ ਨਹੀਂ ਰਹੀ ਹੈ। ਅਤੇ ਫਿਰ ਆਪੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਇਹ ਮਾਂ ਨੂੰ ਮਹਾਰਾਜ ਨੇ ਰੋਕਿਆ ਹੋਊਗਾ, ਜਿਸ ਕਰਕੇ ਇਹ ਨਹੀਂ ਦੱਸਦੀ ਹੈ। ਉਹ ਕੋਠੜੀ ਦੇ ਇਰਦ ਗਿਰਦ ਫਿਰੇ, ਕਹਿਣ ਲੱਗੇ ਵੀ ਇੱਥੇ ਦਰਵਾਜ਼ਾ ਨਹੀਂ ਦਿੰਦਾ ਹੈ, ਸ਼ਾਇਦ ਕਿਤੇ ਇਹਦੇ ਵਿੱਚ ਹੀ ਨਾ ਮਹਾਰਾਜ ਹੋਣ। ਮਾਤਾ ਨੂੰ ਪੁੱਛਿਆ, ਉਹਨਾਂ ਨੇ ਫਿਰ ਨਹੀਂ ਕੋਈ ਰਾਹ ਦਿੱਤਾ ਹੈ। ਅਖੀਰ ਬਾਬਾ ਬੁੱਢਾ ਸਾਹਿਬ ਜਾਣ ਰਹੀ ਸੀ, ਕਹਿੰਦੇ ਵੀ ਇੱਥੇ ਹੀ ਅਰਦਾਸ ਕਰੋ ਮਹਾਰਾਜ ਅੱਗੇ, ਬੇਨਤੀਆਂ ਕਰੋ, ਮਹਾਰਾਜ ਆ ਜਾਣਗੇ। ਅਰਦਾਸ ਕਰਕੇ ਫਿਰ ਉਹ ਕੋਠੜੀ ਦਾ ਦਰਵਾਜ਼ਾ ਜਾਂ ਖੋਲ੍ਹ ਲਿਆ, ਮਹਾਰਾਜ ਵਿਖਿਆ ਸਮਾਧੀ ਲਾਈ ਬੈਠੇ ਹੈ। ਫਿਰ ਆਪਣਾ ਨਾਮ ਲਿਆ ਹੈ ਵੀ ਮਹਾਰਾਜ, ਮੇਰਾ ਨਾਮ ਪਹਿਲਾਂ ਤਾਂ ਬੁੜਾ ਸੀ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਮੇਰਾ ਨਾਮ ਬੁੱਢਾ ਰੱਖ ਦਿੱਤਾ। ਇਹ ਮਹਾਰਾਜ ਨੇ ਮੈਨੂੰ ਬਰ ਦਿੱਤਾ ਹੋਇਆ ਵੀ ਬਾਕੀਆਂ ਨੂੰ ਤਾਂ ਨਹੀਂ ਪਤਾ ਚੱਲੇਗਾ, ਤਾਂ ਇੱਥੋਂ ਨਹੀਂ ਸਾਡਾ ਸਰੂਪ ਹੋਵੇਗਾ, ਤੁਹਾਨੂੰ ਪਤਾ ਲੱਗ ਜਾਏਗਾ। ਇਸ ਕਰਕੇ ਮਹਾਰਾਜ ਆਪ ਹੁਣ ਗੁਰੂ ਨਾਨਕ ਦੇ ਤਖ਼ਤ ਉੱਪਰ ਬਿਰਾਜਮਾਨ ਹੋ, ਆਪ ਜੀ ਕਿਵੇਂ ਅੰਦਰ ਬੈਠੇ ਹੋ, ਮਹਾਰਾਜ ਬਾਹਰ ਬੈਠੋ, ਸੰਗਤਾਂ ਨੂੰ ਤਾਰੋ, ਉਪਦੇਸ਼ ਦੇ ਕੇ ਨਿਹਾਲ ਕਰੋ। ਪਰ ਮਹਾਰਾਜ ਦੀ ਆਵਾਜ਼ ਹੈ ਨਹੀਂ, ਸਮਾਧੀ ਵਿੱਚੋਂ ਆਵਾਜ਼ ਹੋਏ। ਫਿਰ ਮਾਤਾ ਜੀ ਨੂੰ ਕਿਹਾ ਵੀ ਤੁਸੀਂ ਕਰੋ। ਮਾਤਾ ਜੀ ਕਹਿਣ ਲੱਗੇ, ਲਓ ਮੈਂ ਵੀ ਤੁਹਾਡੇ ਨਾਲ ਮਿਲ ਜਾਂਦੀ ਹਾਂ। ਉਹ ਮਾਤਾ ਨੇ ਮਿਲ ਕੇ ਜਦੋਂ ਫਿਰ ਅਰਦਾਸ ਕੀਤੀ ਹੈ, ਮਾਂ ਏ ਇਹ ਕਹਿ ਰਹੀ ਹੈ, ਉਹ ਸਿੱਖ ਕਹਿ ਰਹੇ ਹੈ, ਉਹ ਸਤਿਕਾਰ ਦਿੰਦਿਆਂ ਹੋਏ ਉੱਠ ਕੇ ਬਾਹਰ ਆ ਗਏ। ਫਿਰ ਉਸ ਵੇਲੇ ਆਉਂਦਿਆਂ ਸਾਰ ਗੁਰੂ ਨਾਨਕ ਦੇ ਪ੍ਰੇਮ ਪਿਆਰ ਦੇ ਵਿੱਚ ਲੀਨ ਹੋਇਆ ਹੋਇਆ ਇੱਕ ਸਲੋਕ ਉਚਾਰਨ ਕੀਤਾ, ਜਿਸ ਪਿਆਰੇ ਸੀ ਉਹ ਨੇ ਹੋ ਤਿਸੀ ਆਗੈ ਮਰ ਚਲੀਏ, ਤਿਰਗ ਜੀਵਨ ਸੰਸਾਰ ਤੱਕ ਹੈ ਪਾਛਾ ਜੀਵਨ। ਵੀ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਡਾ ਸਾਰਿਆਂ ਦਾ ਪ੍ਰੇਮ ਸੀ, ਸਾਨੂੰ ਤਾਂ ਇਹ ਚਾਹੀਦਾ ਸੀ ਉਹਨਾਂ ਦੇ ਸਰੀਰ ਛੱਡਣ ਤੋਂ ਪਹਿਲਾਂ ਸਾਨੂੰ ਇੱਥੋਂ ਸੰਸਾਰ ਕੇ ਮਰ ਕੇ ਚਲੇ ਜਾਣਾ ਚਾਹੀਦਾ, ਕਿਉਂਕਿ ਇਹ ਸੰਸਾਰ ਦੇ ਵਿੱਚ ਉਹਨਾਂ ਤੋਂ ਬਾਅਦ ਵੀ ਜਿਹੜਾ ਜਾਣਾ ਉਹ ਤਾਂ ਜੀਵਨ ਨੂੰ ਤ੍ਰਿਕਾਰ ਹੈ। ਦੂਜਾ, ਜਿਸ ਪਿਆਰੇ ਸਿਉਨੇ ਹੋ, ਜਿਸ ਪਿਆਰੇ ਪਰਮੇਸ਼ੁਰ ਦੇ ਨਾਲ ਸਾਡਾ ਪ੍ਰੇਮ ਹੈ, ਕਹਿੰਦੇ ਜੀਵਤ ਭਾਵ ਤੋਂ ਮਰ ਕੇ ਉਹਦੀ ਆਗਿਆ ਕਿ ਆਗਿਆ ਵਿੱਚ ਚੱਲਣਾ ਕਰੀਏ। ਤਿਰਗ ਜੀਵਨ ਸੰਸਾਰ ਤੱਕ ਹੈ ਪਾਤਸ਼ਾਹ ਜੀਉਣਾ, ਜਿਹੜਾ ਵਾਹਿਗੁਰੂ ਤੋਂ ਪਿੱਛੇ ਹੋ ਕੇ ਜਾਣੀ ਬੇਵਕ ਹੋ ਕੇ ਜਿਉਣਾ ਹੈ, ਉਹ ਤਾਂ ਸੰਸਾਰ ਦੇ ਜੀਵਨ ਨੂੰ ਤਿਰਕਾਰ ਹੈ। ਔਰ ਜਿਹੜਾ ਪਰਮੇਸ਼ੁਰ ਵਿੱਚ ਲੀਨ ਹੋ ਕੇ ਜੀਣਾ ਉਹ ਤਾਂ ਸਫਲ ਜੀਵਨ ਹੈ। ਜਿਹੜਾ ਪਰਮੇਸ਼ੁਰ ਤੋਂ ਪਿੱਛੇ ਹੋ ਕੇ ਬੇਮੁਖ ਹੋ ਕੇ ਜਾਣਾ ਹੈ ਉਹ ਜੀਵਨ ਸੰਸਾਰ ਵਿੱਚ ਤਰਕਾਰ ਯੋਗ ਹੈ, ਬਿਟੇ ਲਾਣਤ ਹੈ ਉਹ ਜਿਹਾ ਜੀਵਨ। ਇਸ ਤਰ੍ਹਾਂ ਦੇ ਆਪ ਜੀ ਨੇ ਸ਼ਬਦ ਉਚਾਰਨ ਕੀਤੇ, ਸਿੱਖਿਆ ਦਿੱਤੀ ਹੈ। ਸਰੀਰ ਬਹੁਤ ਕਿਰਸ਼ ਹੋ ਰਿਹਾ ਸੀ, ਪੀੜਾ ਪੈ ਗਿਆ ਹੈ, ਪਰ ਫਿਰ ਵੀ ਗੁਰੂ ਕੇ ਸਿੱਖ ਗੁਰੂ ਨਾਨਕ ਦਾ ਸਰੂਪ ਜਾਣ ਕਰਕੇ, ਦਰਸ਼ਨ ਦਦਾਰ ਕਰਕੇ ਨਿਹਾਲੋ ਨਿਹਾਲ ਹੋ ਰਹੇ ਹੈ। ਇਉਂ ਗੁਰਸਿੱਖ ਜਿਹੜੇ ਸਿਆਣੇ ਬੈਠੇ ਅਨੁਮਾਨ ਲਾਉਂਦੇ ਵੀ ਇਹ ਤਾਂ ਇਉਂ ਹੀ ਗੱਲ ਹੋ ਗਈ ਜਿਵੇਂ ਕੋਈ ਤਮਾਸ਼ਾ ਕਰਨ ਵਾਲਾ ਤਮਾਸ਼ਵੀਰ ਜਿਹੜਾ ਨਟ ਹੈ ਉਹ ਇੱਕੋ ਹੀ ਹੁੰਦਾ ਹੈ, ਅਤੇ ਉਹ ਕਹਿੰਦੇ ਕਈ ਰੂਪ ਧਾਰ ਲੈਂਦਾ, ਕਈ ਭੇਖ ਜੇ ਬਣਾ ਲੈਂਦਾ, ਕਿਤੇ ਰਾਜਾ ਬਣ ਕੇ ਆ ਜਾਂਦਾ, ਕਿਤੇ ਮੰਗਤਾ ਬਣ ਕੇ ਆ ਜਾਂਦਾ, ਕਿਤੇ ਹੋਰ ਰੂਪ ਭਾਂਗ ਸਵਾਂਗ ਜਿਹਾ ਧਾਰ ਕੇ ਆ ਜਾਂਦਾ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਹੈ, ਉਹ ਵੀ ਹੁਣ ਦੂਸਰਾ ਰੂਪ ਧਾਰਨ ਕਰਕੇ, ਦੁਆਸਰਾ ਸਵਾਂਗ ਧਾਰ ਕੇ, ਸਰੀਰ ਧਾਰ ਕੇ ਆਵੇ ਹੈ, ਤਾਂ ਉਹੀ ਗੁਰੂ ਨਾਨਕ ਸਾਹਿਬ। ਗੁਰੂ ਅੰਗਦ ਸਾਹਿਬ ਜੀ ਦੇਖਣ ਨੂੰ ਇਹ ਦੂਸਰੇ ਦੱਸਦੇ ਹੈ। ਇਸੇ ਤਰ੍ਹਾਂ ਹੁਣ ਜੋ ਜਿਹਦਾ ਮਤ ਹੈ ਉਹਦੇ ਵਿੱਚ ਜਿਹੜੇ ਸੂਰਜ ਉਹਦੇ ਰਸ ਬਾਰਾਂ ਮੰਨੇ ਆ, ਬਾਰਾਂ ਰਸਾਂ ਜਿਹੜੀਆਂ ਬਾਰਾਂ ਰਸ ਹੈ ਸੂਰਜ ਦੇ, ਜਿਵੇਂ ਬਾਰਾਂ ਰਸਾਂ ਦੇ ਨਾਂ ਹੈ, ਮੀਨ ਹੈ, ਬਿਰਖ ਹੈ, ਇਹਨਾਂ ਮੇਖ, ਬਿਰਖ, ਮਿਥਨ, ਕਰਕ, ਸਿੰਘ, ਕੰਨਿਆ, ਬ੍ਰਿਸ਼ਕ, ਧਨ ਅਤੇ ਕੁੰਭ ਅਤੇ ਮੀਨ, ਇਹ ਬਾਰਾਂ ਰਸਾਂ ਦੇ ਨਾਂ ਹੈ। ਇਹਨਾਂ ਬਾਰਾਂ ਰਸਾਂ ਨੂੰ ਬਾਰਾਂ ਰਸ ਸੂਰਜ ਦੇ ਕਿਹਾ ਜਾਂਦਾ, ਜੋ ਉਸ ਮਤ ਵਿੱਚ ਇੱਕ ਮਹੀਨਾ ਇੱਕ ਰਾਸ ਵਿੱਚ ਰਹਿੰਦਾ ਹੈ ਇਹ ਸੂਰਜ। ਜਿਵੇਂ ਮੇਖ ਦਾ ਮਹੀਨਾ ਜਿਹੜਾ ਵਿਸਾਖ ਦਾ ਮਹੀਨਾ ਹੈ, ਇਹਨਾਂ ਜੋਤ ਮਤ ਅਨੁਸਾਰ ਮੇਖ ਦਾ ਮਹੀਨਾ ਕਿਹਾ ਜਾਂਦਾ ਹੈ। ਜਦੋਂ ਅੱਗੇ ਜੇਠ ਆ ਜਾਏਗਾ ਫਿਰ ਇਸ ਮਹੀਨੇ ਦਾ ਨਾਂ ਜੋਤ ਮਤ ਅਨੁਸਾਰ ਬਿਰਖ ਹੈ, ਕਿਉਂਕਿ ਬਿਰਖ ਰਾਸ ਵਿੱਚ ਸੂਰਜ ਚਲਾ ਜਾਂਦਾ ਹੈ। ਅੱਗੇ ਜਿਹੜਾ ਤੀਜਾ ਮਹੀਨਾ ਹਾੜ੍ਹ ਦਾ ਉਹਨੂੰ ਫਿਰ ਕਹਿਣਗੇ ਮਿਥੁਨ ਦਾ ਹੈ। ਇੱਧਰ ਅਸੀਂ ਜੇ ਵਿਸਾਖ ਜੇਠ ਹਾੜ੍ਹ ਕਹੀ ਜਾਂਦੇ ਹਾਂ, ਉੱਧਰ ਉਹ ਰਾਸਾਂ ਅਨੁਸਾਰ ਮੇਖ, ਬਿਰਖ, ਮਿਥੁਨ, ਕਰਕ, ਸਿੰਘ ਇਹ ਨਾਂ ਲਈ ਜਾਂਦੇ ਹੈ। ਯੰਤਰੀਆਂ ਵਿੱਚ ਉਹਨਾਂ ਬਾਰਾਂ ਰਾਸਾਂ ਦੇ ਬਾਰਾਂ ਰਥਾਂ ਦੇ ਅੱਡੋ ਅੱਡੀਓ ਸ਼ਕਲ ਆਈਆਂ ਵੀ ਦਿੱਤੀਆਂ ਹੁੰਦੀਆਂ ਹਨ। ਬਿਰਖ ਦਾ ਰਥ ਦਾ ਸੂਰਜ ਆ ਹੈ, ਆ ਮੀਨ ਰਥ ਆ ਹੈ, ਉਹੋ ਜਿਹੇ ਉਹਨਾਂ ਨੇ ਬਣਾਏ ਹੋਏ ਆ ਰੰਗ ਢੰਗ ਜੇ, ਕਿਸੇ ਨਾਲ ਬੈਲ ਜੁੜੇ ਹੋਏ ਆ, ਕਿਸੇ ਨਾਲ ਹਰਨ ਜੁੜੇ ਹੋਏ ਆ, ਕਿਸੇ ਨਾਲ ਘੋੜੇ ਜੁੜੇ ਹੋਏ, ਕਿਸੇ ਨਾਲ ਹਾਥੀ ਹੁੱਥੀ ਜੁੜੇ ਹੋਏ ਹੈ, ਕਪੋਲ ਕਲਪਨਾ ਕੀਤੀ ਹੋਈ ਹੈ। ਉਹ ਇੱਥੇ ਜੋਤ ਸੰਮਤ ਕਵੀ ਦਿਖਾ ਰਿਹਾ, ਕਿਉਂਕਿ ਕਵੀ ਸੰਤੋਖ ਸਿੰਘ ਸੀ, ਜੋਤ ਸੰਮਤ ਦਾ ਕਾਫੀ ਸਿਆਣਾ ਸੀ, ਇਸ ਕਰਕੇ ਉਹਨੇ ਆਪਣਾ ਇੱਥੇ ਜਣਾਇਆ ਹੈ। ਇਹ ਤਾਂ ਗੁਰੂ ਕੇ ਸਿੱਖ ਅਨੁਮਾਨ ਕਰ ਰਹੇ ਆ, ਅਥਵਾ ਇਹ ਕਵੀ ਕਰ ਰਹੇ ਆ। ਗੁਰ ਧਾਰਸ ਪੈ ਗੁਰ ਸੂਰਜ ਦੂਰ ਸਰ, ਵੀ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਜਿਹੜਾ ਤਾਕਤ ਹੈ ਇਹ ਤਾਂ ਜਿਵੇਂ ਉਹ ਸੂਰਜ ਦਾ ਰਥ ਹੋਵੇ ਨਾ ਇਉਂ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗ ਹੈ। ਜੇ ਉਹ ਜਿਹੜਾ ਸੂਰਜ ਹੈ ਦੂਸਰੇ ਰਸਤੇ ਚੜ੍ਹ ਜਾਂਦਾ ਨਾ ਜਦੋਂ ਮਹੀਨਾ ਪੂਰਾ ਹੁੰਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਜਿਹੜਾ ਗੁਰੂ ਅੰਗਦ ਸਾਹਿਬ ਦਾ ਸਰੀਰ ਹੈ ਇਹ ਰਸ ਵਾਂਗ ਹੈ। ਜਿਵੇਂ ਉਹ ਰਸਤੇ ਸਵਾਰ ਹੋ ਜਾਂਦਾ ਇਵੇਂ ਹੀ ਜਿਵੇਂ ਸਮਾਂ ਪੂਰਾ ਮਹੀਨਾ ਪੀਣਾ ਉਹ ਜਦੋਂ ਉਮਰ ਦਾ ਸਮਾਂ ਪੂਰਾ ਹੋ ਜਾਏ ਸੋ ਜਦੋਂ ਮਹੀਨਾ ਪੂਰਾ ਹੋ ਗਿਆ ਜਿਵੇਂ ਉਹ ਰੱਥ ਉੱਪਰ ਸਵਾਰ ਹੋ ਜਾਂਦੇ ਇਸੇ ਤਾਂ ਗੁਰੂ ਨਾਨਕ ਸਾਹਿਬ ਜੀ ਜੋ ਗੁਰੂ ਅੰਗਦ ਸਾਹਿਬ ਦਾ ਸਰੀਰ ਹੈ ਦੂਸਰੇ ਰੱਥ ਵਾਂਗ ਹੈ ਉਹ ਮਾਸ ਵਿਸ਼ੇ ਤਨ ਰਾਜ ਜਦੋਂ ਮਹੀਨਾ ਬੀਤ ਜਾਂਦਾ ਸਮਾਂ ਸਰੀਰ ਦਾ ਉਮਰ ਪੂਰੀ ਹੋ ਜਾਂਦੀ ਹੈ ਜਿਵੇਂ ਉਹ ਦੂਸਰੇ ਰਸਤੇ ਰਾਜਦਾ ਹੈ ਉਹ ਸਰੀਰ ਰੂਪੀ ਦੂਸਰੇ ਰਸਤੇ ਬਰਾਜ ਰੇ ਗੁਰੂ ਰੂਪੀ ਸੂਰਜ ਮੋਹ ਅੰਧੇਰ ਕੋ ਦੂਰ ਕਰੈ ਅਗ ਨਹੀਂ ਕਰੈ ਤੇ ਵਿਸਰਾਮ ਲਾ ਆਪੇ ਨਾ ਲਾਇਆ ਕਰ ਆਪਦੇ ਵਿਸਰਾਮ ਮੋਹ ਅੰਧੇਰ ਕੋ ਦੂਰ ਕਰੈ ਜਿਵੇਂ ਸੂਰਜ ਚੜ ਕੇ ਅੰਧੇਰਾ ਦੂਰ ਕਰਦਾ ਹੈ ਇੱਧਰ ਗੁਰੂ ਨਾਨਕ ਸਾਹਿਬ ਜੀ ਰੂਪੀ ਜਿਹੜੇ ਸੂਰਜ ਆ ਉਹ ਗੁਰੂ ਅੰਗਦ ਰੂਪ ਦੇ ਵਿੱਚ ਹੋ ਚੜ ਕੇ ਸੂਰਜ ਵਾਂਗ ਉਹ ਰੂਪੀ ਹਨੇਰੇ ਨੂੰ ਦੂਰ ਕਰ ਰਹੇ ਹੈ ਅਗ ਚੋਰ ਸ਼ਤਾਬ ਹੀ ਭਾਜਤ ਹੈ ਸੂਰਜ ਚੜ ਜਾਏ ਤੇ ਚਾਨਣ ਹੋ ਜਾਂਦਾ ਚਾਨਣ ਜਿਹੜੇ ਆ ਉਸ ਚੋਰ ਵੇਖ ਕੇ ਭੱਜ ਜਾਂਦੇ ਚਾਨਣ ਹੋਇਆ ਕਿਉਂਕਿ ਪਤਾ ਉਹਨਾਂ ਨੂੰ ਵੀ ਸਾਨੂੰ ਫੜ ਲੂ ਕੋਈ ਪਛਾਣ ਲਊਗਾ ਇਸ ਤਰ੍ਹਾਂ ਗੁਰੂ ਰੂਪੀ ਗੁਰੂ ਅੰਗਦ ਰੂਪ ਸੂਰਜ ਦੇ ਚੜ੍ਹਨੇ ਕਰਕੇ ਪਾਪਾਂ ਰੂਪੀ ਜਿਹੜੀ ਚੋਰ ਹੈ ਬੜੀ ਛੇਤੀ ਭੱਜ ਰਹੇ ਹੈ ਦੌੜ ਰਹੇ ਹੈ ਬ੍ਰਿੰਦ ਖਿਰੇ ਅਰਬਿੰਦ ਮਹਾ ਸਿੱਖ ਜਿਵੇਂ ਸੂਰਜ ਚੜਿਆ ਹੋਇਆ ਕਵਲ ਖਿੱਚ ਜਾਂਦੇ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਸੂਰਜ ਚੜਿਆ ਹੋਇਆ ਜਿਹੜੇ ਕਵਲਾਮ ਮਹਾਨ ਗੁਰੂ ਕੇ ਸਿੱਖ ਹੈ ਉਹ ਬਹੁਤ ਖਿੜ ਰਹੇ ਹੈ ਖੁਸ਼ ਹੋ ਰਹੇ ਹੈ ਪੇਚਕ ਨਿੰਦਕ ਲਾਜਤ ਹੈ ਇਸ ਤਰ੍ਹਾਂ ਸੂਰਜ ਚੜਿਆ ਜਿਹੜੇ ਉੱਲੂ ਹੈ ਕਹਿੰਦੇ ਉਹ ਛਿਪ ਜਾਂਦੇ ਲੁਕ ਜਾਂਦੇ ਨੇ ਇਸ ਤਰ੍ਹਾਂ ਜਿਹੜੇ ਗੁਰੂ ਘਰ ਦੇ ਨਿੰਦਕ ਲੋਕ ਹੈ ਉੱਲੂਆਂ ਵਰਗੇ ਹੈ ਉਹ ਬੜੇ ਸ਼ਰਮਿੰਦਤ ਹੋ ਰਹੇ ਹੈ ਪਹਿਲਾਂ ਤਾਂ ਰੌਲਾ ਪੈਂਦੇ ਸੀ ਗੁਰੂ ਤਾਂ ਦੋਈ ਬਸ ਹੁਣ ਕਹੇ ਹੁਣ ਨਹੀਂ ਕੋਈ ਰਿਹਾ ਉਹ ਜਦੋਂ ਗੁਰੂ ਅੰਗਦ ਸਾਹਿਬ ਸੂਰਜ ਚੜ੍ਹ ਗਏ ਨਿੰਦਕਾਂ ਰੂਪੀ ਜਿਹੜੇ ਉੱਲੂ ਆ ਬੜੇ ਸ਼ਰਮਸਾਰ ਹੋ ਰਹੇ ਹੈ ਹੋਤ ਪ੍ਰਕਾਸ਼ ਚਹੂੰ ਦਿਸ ਮੈਂ ਸੂਰਜ ਚੜ੍ਹਨੇ ਕਰਕੇ ਚਾਰੇ ਤਰਫ ਹੀ ਹਨੇਰਾ ਪ੍ਰਕਾਸ਼ ਹੋ ਜਾਂਦਾ ਹੈ ਤਿਮ ਗਿਆਨ ਹਿਰਦੇ ਉਪਰਾਜਤ ਹੈ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਸੂਰਜ ਵਾਂਗ ਚੜ੍ਹ ਕੇ ਗੁਰਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਗਿਆਨ ਪੈਦਾ ਕਰ ਰਹੇ ਹੈ ਸਾਰਬ ਭੌਮ ਮਹਾ ਮਹਿ ਪਾਲਕ ਗੁਰੂ ਕੇ ਸਿੱਖ ਅਰਮਾਨ ਕਰਦੇ ਜਿਵੇਂ ਸਾਰੀ ਧਰਤੀ ਦਾ ਜਿਹੜਾ ਪਾਲਣਾ ਕਰਨ ਵਾਲਾ ਚੱਕਰਵਰਤੀ ਪਾਤਸ਼ਾਹ ਹੁੰਦਾ ਹੈ ਕੋਸ਼ਿਸ਼ ਪੂਰਬ ਕੀ ਤਜ ਕੈ ਜਿਹੜੀ ਉਹਨੇ ਪਾਤਸ਼ਾਹ ਨੇ ਪੁਸ਼ਾਕ ਪਾਈ ਹੁੰਦੀ ਉਹਨੂੰ ਛੱਡ ਕਰਕੇ ਲਾ ਕਰਕੇ ਸੁੰਦਰ ਔਰ ਨਵੀਨ ਧਰੈ ਤਨ ਜਿਵੇਂ ਸੋਹਣੀ ਤੇ ਨਵੀਂ ਜਿਹੜੀ ਸਰੀਰ ਤੇ ਪੁਸ਼ਾਕ ਧਾਰਨ ਕਰ ਲਵੇ ਨਵੀਂ ਪਾ ਲਵੇ ਆਏ ਸਭਾ ਸਥਿਤ ਹੋਵੇ ਸੱਜ ਕੇ ਇਸ ਤਰ੍ਹਾਂ ਸਭਾ ਵਿੱਚ ਆ ਕੇ ਕਹਿੰਦੇ ਉਸ ਹੁੰਦਾ ਜਾਂਦਾ ਸੱਜ ਵੱਜ ਜਾਂ ਸੱਜ ਵੱਜ ਕੇ ਗੁਰੂ ਨਾਨਕ ਸਾਹਿਬ ਜੀ ਨੇ ਦੂਸਰਾ ਸਰੂਪ ਹੁਣ ਗੁਰੂ ਅੰਗਦ ਸਾਹਿਬ ਜੀ ਦਾ ਧਾਰਨ ਕਰ ਲਿਆ ਮਾਨੋ ਦੂਜੀ ਨਵੀਂ ਪੁਸ਼ਾਕ ਪਹਿਨ ਲਈ ਪਾਤਸ਼ਾਹ ਵਾਂਗ ਬਿਰਾਜਤ ਸਿੱਖ ਸੁਖੀ ਜੱਜ ਕੈ ਬਿਰਾਜ ਰਹੇ ਹੈ ਜਿਹੜੇ ਗੁਰੂ ਕੇ ਸਿੱਖ ਹੈ ਪੂਜ ਪੂਜ ਕੇ ਸੁਖੀ ਹੋ ਰਹੇ ਹੈ ਸੇਵਕ ਏਕ ਹੀ ਜਾਣਤ ਹੈ ਗਨ ਇਸ ਤਰ੍ਹਾਂ ਸੇਵਕ ਏਕ ਹੀ ਜਾਣਤ ਹੈ ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਤਾਂ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਇੱਕੋ ਹੀ ਸਰੂਪ ਹੋਈ ਜਾਣਦੇ ਹਨ ਗਨ ਨਿੰਦਕ ਨੀਚ ਰਹਿ ਲੱਜ ਕੈ ਜਿਹੜੇ ਗਨ ਕੇ ਸਮੂਹ ਨਿੰਦਕ ਲੋਕ ਹੈ ਨੀਚ ਲੋਕ ਹੈ ਬੜੇ ਕਹਿੰਦੇ ਲੱਜਿਆ ਕਰ ਰਹੇ ਹੈ ਨੀਵੀਆਂ ਪਾ ਰਹੇ ਹੈ ਜੋਤ ਤੇ ਜੋਤ ਪ੍ਰਕਾਸ਼ ਰਹੀ ਕਈ ਗੁਰੂ ਕੇ ਸਿੱਖ ਕਿਉਂ ਮਾਨ ਲਵੇ ਹੈ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਤ ਹੈ ਉਹ ਵੀ ਹੁਣ ਉਸ ਗੁਰੂ ਨਾਨਕ ਦੀ ਜੋਤ ਤੋਂ ਗੁਰੂ ਅੰਗਦ ਸਾਹਿਬ ਦੇ ਅੰਦਰ ਉਹੀ ਜੋਤ ਪ੍ਰਕਾਸ਼ਵਾਨ ਹੋ ਰਹੀ ਹੈ। ਜਿਮ ਲਾਗੇ ਮਸਾਲ ਤੇ ਦੂਜੀ ਮਸਾਲਾ, ਜਿਵੇਂ ਇੱਕ ਮਸਾਲ ਜਗਦੀ ਹੋਵੇ ਉਹਤੋਂ ਦੂਸਰੀ ਮਸਾਲ ਲਾ ਦਈਏ ਉਹ ਵੀ ਜਗ ਪੈਂਦੀ, ਉਹ ਵੀ ਚਾਨਣ ਕਰਨ ਲੱਗ ਪੈਂਦੀ ਹੈ। ਘਾਟ ਨਾ ਬਾਡ ਬਣੇ ਕਬਹੂ ਜੁਗ, ਦੋਵੇਂ ਜਿਹੜੀਆਂ ਮਸਾਲਾ ਹੈ ਕਹਿੰਦੇ ਉਹ ਇਹ ਵੀ ਘੱਟ ਪ੍ਰਕਾਸ਼ ਕਰ ਰਹੀ ਹੈ, ਆਹ ਨਵੀਂ ਵੱਧ ਕਰ ਰਹੀ ਹੈ ਜਾਂ ਜਿਹੜੀ ਨਵੀਂ ਘੱਟ ਕਰ ਰਹੀ ਹੈ। ਪੁਰਾਣੀ ਮਿਸਾਲ ਬੜੀ ਕਹਿੰਦੇ ਜਗ ਰਹੀ ਸੀ, ਪ੍ਰਕਾਸ਼ ਕਰ ਰਹੀ ਹੈ, ਉਹਦੇ ਵਿੱਚ ਵਾਧਾ ਘਾਟਾ ਨਹੀਂ ਕਹਿਣਾ ਬਣਦਾ ਹੈ। ਹੋਏ ਸਮਾਨ ਪ੍ਰਕਾਸ਼ ਵਿਸਾਲਾ, ਹੋਏ ਸਮਾਨ ਪ੍ਰਕਾਸ਼ ਘਾਟ ਨਾ ਬਾਅਦ ਕਬ ਹੋ ਜੁਗ, ਹੋਏ ਸਮਾਨ ਪ੍ਰਕਾਸ਼ ਦੋਹਾਂ ਦਾ ਇੱਕ ਸਮਾਨ ਇੱਕੋ ਜਿਹਾ ਹੀ ਪ੍ਰਕਾਸ਼ ਹੁੰਦਾ ਹੈ। ਆਨ ਸੁਣੈ ਉਪਦੇਸ਼ ਕਿਤੇ ਨਰ, ਕਿਤਨੇ ਜਿਹੜੇ ਪੁਰਸ਼ ਹੈ ਉਹ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਉਪਦੇਸ਼ ਸੁਣਦੇ ਹੈ। ਜਾਗ ਉੱਠੇ ਜਿਨ ਭਾਗ ਸੋ ਭਾਲਾ, ਉਹਨਾਂ ਦੇ ਮੱਥੇ ਦੇ ਕੋਈ ਚੰਗੇ ਭਾਗ ਜਾਗ ਉੱਠੇ ਹੈ। ਸ੍ਰੀ ਗੁਰੂ ਨਾਨਕ ਕੋ ਨਿਤ ਹੀ, ਇੱਧਰ ਗੁਰੂ ਅੰਗਦ ਸਾਹਿਬ ਜੀ ਸੁਭਾਏਮਾਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਥਾਂ ਹਮੇਸ਼ਾ, ਜਿਤਵੰਤ ਰਹੇ ਬੜ ਰੂਪ ਕਿਰਪਾਲਾ, ਰਹਿੰਦੇ ਸੋਚਦੇ ਰਹਿੰਦੇ ਆ ਗੁਰੂ ਨਾਨਕ ਸਾਹਿਬ ਦਾ ਬੜਾ ਦਿਆਲੂ ਕਿਰਪਾਲੂ ਸਰੂਪ ਹੈ, ਸਹੀ ਸੁਭਾਅ ਬੜਾ ਦਿਆਲੂ ਸਰੂਪ ਹੁੰਦਾ ਸੀ। ਚੌਪਾਈ ਬੁੱਢੇ ਸੋ ਗੋਸ਼ਟ ਨਿਤ ਠਾਣਾ, ਜਦੋਂ ਵੀ ਗੁਰੂ ਅੰਗਦ ਸਾਹਿਬ ਜੀ ਸਭਾ ਵਿੱਚ ਆ ਬੈਠਦੇ ਆ ਬਾਬਾ ਬੁੱਢਾ ਸਾਹਿਬ ਆਦਿਕ ਨਾਲ ਗਿਆਨ ਗੋਸ਼ਟ ਕਰਦੇ ਹੈ। ਸ੍ਰੀ ਸਤਿਗੁਰ ਕੇ ਚਲਤ ਮਹਾਨਾ, ਗਿਆਨ ਗੋਸ਼ਟ ਵਿੱਚ ਸਵਾਏ ਮਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਹਾਨ ਕੌਤਕਾਂ ਦਾ ਵਿਚਾਰ ਹੁੰਦਾ ਹੈ। ਜਨਮ ਆਦ ਅਬ ਲਗ ਜੋ ਜਾਣੈ, ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਹੈ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਸੰਸਾਰ ਦੇ ਵਿੱਚ ਜਨਮ ਉਤਾਰ ਲਿਆ, ਇਸ ਤੋਂ ਬਾਅਦ ਫਿਰ ਬਾਕੀ ਜਿਹੜੇ ਕੌਤਕ ਬਾਲ ਲੀਲਾ ਦੇ ਕੀਤੇ ਹੋਰ ਚੌਹਾਂ ਚੱਕਾਂ ਵਿੱਚ ਨੌ ਖੰਡਾਂ ਸਤੀਪਾਂ ਵਿੱਚ ਵਿਚਰੇ, ਉਹ ਆਦ ਤੋਂ ਲੈ ਕੇ ਮੁੱਢ ਤੋਂ ਲੈ ਕੇ ਹੁਣ ਤੱਕ ਦੇ ਜੋ ਸਾਰੇ ਕੌਤਕਾਂ ਨੂੰ ਜਾਣਦਾ ਹੋਵੇ, ਸੋ ਸਭ ਰੀਤੀ ਭਲੇ ਬਖਾਨੈ, ਇਹ ਸਾਰੀ ਜਿਹੜੀ ਹੈ ਨਾ ਰੀਤੀ ਪੂਰੋ ਚੰਗੀ ਤਰ੍ਹਾਂ ਗੁਰੂ ਕਾ ਇਤਿਹਾਸ ਗੁਰੂ ਕਾ ਜੀਵਨ ਕਹੇ। ਤਬ ਬੁੱਢਾ ਬੋਲਿਓ ਸੁਖ ਪਾਏ, ਗੁਰੂ ਅੰਗਦ ਸਾਹਿਬ ਜੀ ਤੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਸੁਖ ਪਾਉਂਦਾ ਹੋਇਆ ਬਚਨ ਬੋਲਿਆ ਹੈ। ਐਸੋ ਏਕ ਪੁਰਖ ਲਖ ਜਾਏ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਹੋ ਜਿਹਾ ਤਾਂ ਇੱਕ ਪੁਰਖ ਜਾਣਿਆ ਜਾਂਦਾ ਹੈ। ਬਾਲਾ ਜਾਟ ਵਸਹਿ ਤਲਵੰਡੀ, ਇਹ ਗੁਰੂ ਅੰਗਦ ਸਾਹਿਬ ਬਾਲਾ ਹੈ ਜਿਮੀਦਾਰ ਜੱਟ ਹੈ ਤੇ ਰਾਏ ਭੋਏ ਦੀ ਤਲਵੰਡੀ ਹੋ ਰਹਿ ਰਿਹਾ ਹੈ। ਤਿੰਨ ਬਿਲਾਸ ਦੇਖਿਓ ਨਵ ਖੰਡੀ, ਉਹਨੇ ਗੁਰੂ ਨਾਨਕ ਸਾਹਿਬ ਨਾਲ ਵਿਚਰ ਕੇ ਨੌ ਖੰਡਾਂ ਵਿੱਚ ਜੋ ਕੌਤਕ ਸਤਿਗੁਰੂ ਨੇ ਕੀਤੇ ਉਹ ਸਾਰੇ ਉਹਨੇ ਦੇਖੇ ਹੈ। ਭਾਈ ਬਾਲਾ ਰਹਿਓ ਸੰਗ ਸਤਿਗੁਰ ਕੇ ਸਦਾ, ਭਾਈ ਬਾਲਾ ਜਿਹੜਾ ਜਿਮੀਦਾਰ ਸੀ ਸੰਧੂ ਗੋਤ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਹਮੇਸ਼ਾ ਰਿਹਾ। ਸੋ ਤੁਮ ਦਰਸ ਆਏ ਹੈ ਜਦਾ, ਇਹ ਗੁਰੂ ਅੰਗਦ ਸਾਹਿਬ ਜੀ ਉਹ ਭਾਈ ਬਾਲਾ ਜਦੋਂ ਤੁਹਾਡੇ ਆ ਕੇ ਦਰਸ਼ਨ ਕਰੇ, ਤਿਸ ਤੇ ਸੁਣੋ ਸਕਲ ਬਿਰਤੰਤਾ, ਭਾਈ ਬਾਲਾ ਜੀ ਤੋਂ ਸਾਰਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸੰਗ ਇਤਿਹਾਸ ਸੁਣ ਲੈਣਾ। ਜਥਾ ਚਰਿੱਤਰ ਕੀ ਭਗਵੰਤਾ, ਭਗਵੰਤਾ ਭਗਵਾਨ ਰੂਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੇ ਕੌਤਕ ਕੀਤੇ। ਏਵ ਵਿਚਾਰਤ ਬਾਲਾ ਆਇਓ, ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਹੀ ਰਹੇ ਸਨ। ਵਿਚਾਰਾਂ ਕਰਦਿਆਂ ਹੋਇਆ ਭਾਈ ਬਾਲਾ ਜੀ ਆ ਗਏ ਖਡੂਰ ਸਾਹਿਬ ਵਿਖੇ। ਗੁਰ ਪ੍ਰਸੰਗ ਤਿੰਨ ਸਕਲ ਸੁਣਾਇਓ, ਕਹਿੰਦੇ ਹੈ ਗੁਰੂ ਨਾਨਕ ਸਾਹਿਬ ਦਾ ਸਾਰਾ ਪ੍ਰਸੰਗ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਆਦਿ ਗੁਰਸਿੱਖਾਂ ਨੂੰ ਸੁਣਾਇਆ। ਸੋ ਹਮ ਪੂਰਬ ਹੀ ਕਹਿ ਆਏ, ਸੰਤੋਖ ਸਿੰਘ ਜੀ ਕਹਿੰਦੇ ਹੈ ਸਰੋਤਾ ਜਨੋ ਅਸੀਂ ਸਾਰਾ ਪ੍ਰਸੰਗ ਪਹਿਲਾਂ ਹੀ ਕਹਿ ਆਏ ਹੈ ਨਾਨਕ ਪ੍ਰਕਾਸ਼ਨ ਵਿੱਚ। ਚੌਪ ਛੰਦ ਚੌਪਈ ਬੰਦ ਬਣਾਏ, ਜਿਹੜੀਆਂ ਚੌਪੀਆਂ ਦੋਹਰੇ ਆਦਿਕ ਛੰਦ ਹੈ ਉਹਨਾਂ ਦੇ ਤੇ ਬੰਨ ਕੇ ਬਣਾਇਆ ਹੈ ਉਸਨੂੰ। ਸ੍ਰੀ ਬਾਬਾ ਨਾਨਕ ਜੀ ਜੈਸੇ ਸਵਾਏ ਮਾਨ ਬਾਬਾ ਗੁਰੂ ਨਾਨਕ ਸਾਹਿਬ ਜੀ ਜਿਸ ਤਰ੍ਹਾਂ ਪਰੇ ਪ੍ਰਸੰਗ ਸੁਨੇ ਸਭ ਤੈਸੇ ਉਹਨਾਂ ਨੇ ਕੌਤਕ ਕੀਤੇ ਸਨ ਉਸੇ ਤਰ੍ਹਾਂ ਭਾਈ ਬਾਲਾ ਜੀ ਦੇ ਮੁਖਰ ਰਾਹੀਂ ਸਾਰੇ ਪ੍ਰਸੰਗ ਸੁਣੇ ਤੇ ਮੈਂ ਅੱਗੇ ਸੁਣਾਏ ਸ਼ਬਦਾਵੰਦੀ ਵਿੱਚ। ਨਿਸ ਦਿਨ ਪ੍ਰੇਮ ਲੱਗਿਓ ਤਿੰਨ ਕੇਰਾ ਨਾਨਕ ਸਾਹਿਬ ਦੇ ਪ੍ਰਕੰਗਾਂ ਨੂੰ ਸੁਣ ਕੇ ਗੁਰੂ ਅੰਗਦ ਸਾਹਿਬ ਦਾ ਦਿਨ ਰਾਤ ਗੁਰੂ ਨਾਨਕ ਦੇ ਚਰਨ ਪ੍ਰੇਮ ਨਾਲ ਲੱਗਿਆ। ਸਿਮਰਹਿ ਸਤਿਗੁਰ ਸਾਂਝ ਸਵੇਰਾ ਸਤਿਗੁਰੂ ਨੂੰ ਸੁਬਹ ਸ਼ਾਮ ਸਿਮ ਚੇਤੇ ਰਹਿੰਦੇ ਹੈ। ਸੁਨੀ ਜਨਮ ਸਾਖੀ ਗੁਰ ਸਾਰੀ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਸਾਰੇ ਜਨਮ ਤੋਂ ਲੈ ਕੇ ਸਾਖੀ ਸੁਣੀ ਹੈ। ਕੁਛ ਵਿਰਾਗ ਤੇ ਧੀਰਜ ਧਾਰੀ ਉਸ ਵੇਲੇ ਗੁਰੂ ਅੰਗਦ ਸਾਹਿਬ ਨੇ ਕੁਛ ਵਿਰਾਗ ਵੱਲੋਂ ਧੀਰਜ ਧਾਰਿਆ ਹੈ। ਜਿਨ ਸਿੱਖਣ ਕੇ ਭਾਗ ਵਿਸਾਲਾ ਇਹਨਾਂ ਗੁਰਸਿੱਖਾਂ ਦੇ ਮੱਥੇ ਦੇ ਕੋਈ ਚੰਗੇ ਮਹਾਨ ਭਾਗ ਹੈ। ਸੇਵਹਿ ਬਾਣੀ ਸੁਨਹਿ ਰਸਾਲਾ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਹੈ ਤੇ ਮੁਖਾਰਵਨ ਤੋਂ ਸੋਹਣੀ ਬਾਣੀ ਬਚਨ ਸੁਣਦੇ ਤਾਉ ਗੁਰ ਅੰਗਦ ਇਸ ਰੀਤਾ ਗੁਰੂ ਅੰਗਦ ਇਸ ਰੀਤਾ ਤਾਂ ਵੀ ਗੁਰੂ ਅੰਗਦ ਸਾਹਿਬ ਜੀ ਇਸ ਰੀਤੀ ਵਿੱਚ ਇਸ ਮਰਯਾਦਾ ਵਿੱਚ ਬੋਲੇ ਅਲਪ ਨਾ ਠਾਣੈ ਪ੍ਰੀਤਾ ਮਰਯਾਦਾ ਵਿੱਚ ਰਹਿੰਦੇ ਆ ਘੱਟ ਹੀ ਬੋਲਦੇ ਆ ਕੋਈ ਬਹੁਤੀ ਜ਼ਿਆਦਾ ਪ੍ਰੀਤੀ ਨਹੀਂ ਕਰਦੇ ਹਨ। ਬਾਲਕ ਦਸ਼ਾ ਵਿਖਿਆ ਨਿਤ ਰਹੇ ਬਾਲਕਾਂ ਵਾਲੀ ਅਵਸਥਾ ਉਹਦੇ ਵਿੱਚ ਹੀ ਹਮਾਸ਼ਾ ਮਾਰਾ ਰਹਿੰਦੇ ਹਰਖ ਸੋਗ ਜਿਨ ਲੇਸ਼ ਨਾ ਆਹੈ ਬਾਲਕ ਵਾਲਿਆਂ ਅਵਸਥਾ ਕੀ ਹੁੰਦੀ ਹੈ ਵੀ ਬੱਚੇ ਨੂੰ ਹਰਖ ਸੋਗ ਨਹੀਂ ਹੁੰਦਾ ਖੁਸ਼ੀ ਗਮੀ ਤੋਂ ਬਾਹਰਾ ਹੁੰਦਾ ਬੱਚਾ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੂੰ ਕੋਈ ਖੁਸ਼ੀ ਗਮੀ ਥੋੜੇ ਮਤ ਰਹੇ ਨਹੀਂ ਦੋਹਰਾ ਨਿਤਾ ਪ੍ਰਤ ਸ੍ਰੀ ਸਤਿਗੁਰੂ ਹਾਂ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਸਦਵਾਏ ਮਾਨ ਸਤਿਗੁਰੂ ਜੋ ਹਮੇਸ਼ਾ ਹੀ ਇਹ ਬਿਦ ਕਰਤ ਉਚਾਰ ਇਸ ਤਰ੍ਹਾਂ ਦਾ ਕਹਿੰਦੇ ਉਚਾਰ ਵਿਸ਼ੇਸ਼ ਕਰਕੇ ਜਿਹੜਾ ਕਰਤੱਵ ਹੈ ਉਸ ਨੂੰ ਕਰਦੇ ਹਨ। ਇਸ ਤਰ੍ਹਾਂ ਭਾਵੇਂ ਹੇਠਾਂ ਲਿਖਿਆ ਵੀ ਉਚਾਰ ਠੀਕ ਪਾਠ ਜਾਪਦਾ ਹੈ ਪਰ ਸੰਪਰਦਾ ਵਿੱਚ ਉਹ ਚਾਰ ਉਹ ਡੈਸ ਲਾ ਕੇ ਉਹ ਚਾਰ ਕਰ ਲੈਂਦੇ ਨੇ ਉਹਦਾ ਅਰਥ ਵਿਸ਼ੇਸ਼ ਹੁੰਦਾ ਵਿਸ਼ੇਸ਼ ਕਰਕੇ ਇਸ ਤਰ੍ਹਾਂ ਦਾ ਚਾਰ ਕੀ ਕਰਤੱਵ ਕਰਦੇ ਸੁਨਤ ਉਚਾਰਤ ਸਿੱਖ ਕੋ ਉਸ ਜਿਹੜਾ ਕਰਤੱਵ ਹੈ ਉਹਨੂੰ ਜਿਹੜੇ ਗੁਰੂ ਕੇ ਸਿੱਖ ਉਚਾਰਦੇ ਜਾਣੀ ਪੜ੍ਹਦੇ ਤੇ ਸੁਣਦੇ ਹਨ ਭਾਉਜਲ ਕਰ ਹੈ ਪਾਰ ਉਹਨਾਂ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ ਜਿਹੜਾ ਗੁਰੂ ਕਾ ਕਰਤੱਵ ਸੁਣਨਗੇ ਪੜ੍ਹਨਗੇ ਚੌਪਈ ਜਾਮ ਜਾਮਨੀ ਜਾਗਰਨ ਹੋਵੇ ਗੁਰੂ ਅੰਗਦ ਸਾਹਿਬ ਦਾ ਹਮੇਸ਼ਾ ਦਾ ਜਿਹੜਾ ਕਰਤੱਵ ਹੈ ਉਹ ਦੱਸਦੇ ਆ ਵੀ ਜਦੋਂ ਪਹਿਰ ਰਾਤ ਰਹਿ ਜਾਂਦੀ ਉਸ ਵੇਲੇ ਸਤਿਗੁਰੂ ਦਾ ਹਮੇਸ਼ਾ ਜਾਗਣਾ ਹੁੰਦਾ ਹੈ। ਸਹਿਜਾ ਤਜ ਹੈ ਸੈਨ ਕੀ ਸੋ ਜੋ ਕਹਿੰਦੇ ਜੋ ਬਰਾਬਣ ਵਾ ਬਰਾਜਣ ਵਾਲੀ ਸੌਣ ਵਾਲੀ ਸਹਿਜਾ ਹੈ ਪਣਗ ਉਸ ਨੂੰ ਸਤਿਗੁਰੂ ਛੱਡ ਦਿੰਦੇ ਹਾਂ। ਕਰਹਿ ਸੋਚ ਪੁਨ ਧੋਵਹਿ ਪਾਵਨ ਪਹਿਲਾਂ ਸੋਚਾ ਚਾਰ ਕਰਦੇ ਆ ਜਿਵੇਂ ਮੈਦਾਨ ਜਾਣਾ ਹੋਰ ਦਤਨਾਦ ਕੁਰਲਾ ਕਰਨਾ ਇਹ ਸੋਚਾ ਚਾਰ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਮਦਾਨ ਦੀ ਕਿਰਿਆ ਕਰਦੇ ਪਵਿੱਤਰਤਾ ਕਰਦੇ ਆ ਪੁਨਾ ਕਹਿੰਦੇ ਪਵਿੱਤਰ ਹੋਣ ਵਾਸਤੇ ਹੱਥ ਪੈਰ ਧੋਂਦੇ ਆ ਮਾਂਜ ਵਗਿਓ ਕਰਕੇ ਪਾਵਨ ਹੋਣ ਕਰਹਿ ਰੱਦ ਧਾਵਨ ਇਸ ਤਰ੍ਹਾਂ ਪਵਿੱਤਰ ਹੋਣ ਵਾਸਤੇ ਫਿਰ ਰੱਦ ਧਾਵਨ ਕੀ ਹੈ ਦਤਨ ਕਰਦੇ ਹਨ ਬਹੁਰ ਬਦਨ ਅਰਬਿੰਦ ਪਖਾਰੈ ਦਤਨ ਕਰਨ ਤੋਂ ਬਾਅਦ ਜਿਹੜਾ ਕਮਲ ਵਰਗਾ ਮੁੱਖ ਹੈ ਉਹਨੂੰ ਧੋਂਦੇ ਹਨ ਸੀਤਲ ਨੀਰ ਸਨਾਨ ਸੁਧਾਰੈ ਇਸ਼ਨਾਨ ਸਮੇਂ ਜਿਹੜਾ ਠੰਡ ਠੰਡਾ ਪਾਣੀ ਉਹੀ ਧਾਰਨ ਕਰਦੇ ਆ ਭਾਵ ਠੰਡੇ ਜਲ ਲਾਲੀ ਇਸ਼ਨਾਨ ਕਰਦੇ ਨਿਜ ਆਨੰਦ ਮੈਂ ਨਿਹਚਲ ਹੋਏ ਇਸ਼ਨਾਨ ਤੋਂ ਬਾਅਦ ਸਾਰੀ ਕਿਰਿਆ ਕਰਕੇ ਵਸਤਰ ਪਾ ਕੇ ਜਿਹੜਾ ਆਪਣਾ ਆਨੰਦ ਹੈ ਨਾ ਸਚਿਨ ਦਾ ਉਹਦੇ ਵਿੱਚ ਚਲ ਹੋ ਜਾਂਦੇ ਲਗ ਸਮਾਦ ਨਿਰਵਿਕਲਪ ਹੋਏ ਨਿਰਵਿਕਲਪ ਜੋਏ ਜੋ ਨਿਰਵਿਕ ਨਿਰਵਿਕਲਪ ਸਮਾਧੀ ਉਹ ਮਹਾਰਾਜ ਦੀ ਲੱਗ ਜਾਂਦੀ ਹੈ। ਇੱਕ ਹੁੰਦੀ ਸਾ ਵਿਕਲਪ ਸਮਾਧੀ ਇੱਕ ਨਿਰਵਿਕਲਪ ਇਹਦੇ ਵਿੱਚ ਕੋਈ ਕਲਪਨਾ ਕੀਤੀ ਜਾਏ ਹਾਂ ਤ੍ਰਿਪਟੀ ਹੋਵੇ ਜਿਵੇਂ ਜਿਹੜਾ ਕੋਈ ਧਿਆਨ ਲਾਉਣ ਵਾਲਾ ਵੱਖਰਾ, ਧਿਆਨ ਵੱਖਰਾ, ਜਿਹਦੇ ਵਿੱਚ ਧਿਆਨ ਲਾਇਆ ਜਾ ਰਿਹਾ ਉਹ ਧੁਰ ਤੇ ਵੱਖਰਾ, ਧਿਰਤਾ ਧਿਆਨ ਤੇ, ਜਿਵੇਂ ਤ੍ਰਿਪਟੀ ਹੈ ਨਾ, ਇਹਦੀ ਕਲਪਨਾ ਕੀਤੀ ਗਈ ਇੱਕ ਧਿਆਨ ਲਾਉਣ ਵਾਲਾ, ਇੱਕ ਧਿਆਨ, ਇੱਕ ਜਿਹਦੇ ਵਿੱਚ ਧਿਆਨ ਲਾਇਆ ਜਾ ਰਿਹਾ ਉਹ ਤੇ ਵਾਹਿਗੁਰੂ ਹੈ, ਕਿਉਂਕਿ ਉਹਦੇ ਵਿੱਚ ਧਿਆਨ ਲਾਇਆ ਜਾ ਰਿਹਾ ਹੈ। ਅਤੇ ਇਸ ਤਰ੍ਹਾਂ ਧਿਆਨ ਹੈ ਉਹ ਅੰਤਹਿ ਕਰਨ ਦੀ ਬਿਰਤੀ ਦੁਆਰਾ ਲੱਗਦਾ ਹੈ, ਉੱਧਰ ਨੂੰ ਸੁਰਤ ਬਿਰਤੀ ਹੁੰਦੀ ਹੈ, ਇਹੀ ਉਹ ਸੁਰਤ ਬਿਰਤੀ ਦਾ ਉੱਧਰ ਲੱਗ ਜਾਣਾ ਧੇ ਵਿੱਚ ਵਾਹਿਗੁਰੂ ਇਹ ਧਿਆਨ ਹੈ। ਅਤੇ ਜਿਹੜਾ ਲਾਉਂਦਾ ਹੁੰਦਾ ਹੈ ਉਹਦਾ ਨਾਂ ਧਿਆਤਾ ਹੈ, ਧਿਆਉਣ ਵਾਲਾ, ਧਿਆਨ ਲਾਉਣ ਵਾਲਾ। ਕਿਉਂ ਜਿੱਥੇ ਤਿੰਨਾਂ ਦੀ ਵੱਖਰੀ ਵੱਖਰੀ ਪ੍ਰਤੀਤੀ ਹੋਵੇ ਉਹ ਸਾਬ ਕਲਪ ਸਮਾਧੀ ਹੁੰਦੀ ਹੈ, ਜਿੱਥੇ ਧਿਆਤਾ ਧਿਆਨ ਇਹ ਤ੍ਰਿਕਟੀ ਦੀ ਇਹ ਨਾ ਦਿਸੇ ਵੀ ਧਿਆਉਣ ਵਾਲਾ ਵੱਖਰਾ ਨਾ ਰਹੇ, ਧਿਆਨ ਵੱਖਰਾ ਨਾ, ਜਿਹਦੇ ਵਿੱਚ ਧਿਆਨ ਲਾਇਆ ਜਾ ਰਿਹਾ ਉਹਦੀ ਵੱਖਰੀ ਪ੍ਰਤੀਤੀ ਨਾ ਹੋਵੇ, ਆਹ ਨਿਰਵਿਕਲਪ ਸਮਾਧੀ ਹੁੰਦੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਨਿਰਵਕਾਲੀ ਜਿਹੜੀ ਤ੍ਰਿਕਟੀ ਤੋਂ ਰਹਿਤ ਹੈ ਸਮਾਧੀ ਉਹ ਲਾਉਂਦੇ ਹਨ। ਭਾਈ ਪਰਾਤ ਸੂਰਜ ਜਬ ਨਿਕਸ ਹੈ, ਜਦੋਂ ਸਵੇਰ ਹੋ ਜਾਂਦੀ ਹੈ ਸੂਰਜ ਨਿਕਲਿਆ ਆਉਂਦਾ ਚੜਿਆ ਆਉਂਦਾ ਹੈ। ਕਮਲ ਬਿਲੋਚਨ ਸੁੰਦਰ ਬਿਕਸ ਹੈ, ਗੁਰੂ ਅੰਗਦ ਸਾਹਿਬ ਦੇ ਕਮਲ ਵਰਗੇ ਜਿਹੜੇ ਨੇਤਰ ਸੋਹਣੇ ਉਹ ਖਿੜ ਜਾਂਦੇ ਖੁੱਲ ਜਾਂਦੇ ਹਨ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰ, ਸਭ ਤੋਂ ਪਹਿਲਾਂ ਜਿਹੜੀ ਮਹਾਰਾਜ ਦੀ ਨੇਤਰਾਂ ਦੀ ਨਿਗਾਹ ਜਿਸ ਦੇ ਉੱਪਰ ਵੀ ਪੈ ਜਾਂਦੀ ਹੈ। ਰੋਗੀ ਰੋਗ ਦੁਖੀ ਦੁੱਖ ਹਰੈ, ਜਿਹੜਾ ਕੋਈ ਰੋਗੀ ਹੈ ਉਹਦਾ ਰੋਗ ਕਹਿੰਦੇ ਨਾਸ ਹੋ ਜਾਂਦਾ, ਜਿਹੜਾ ਕੋਈ ਦੁਖੀ ਉਹਦਾ ਦੁੱਖ ਹਰਿਆ ਜਾਂਦਾ, ਦੁੱਖ ਨਾਸ ਹੋ ਜਾਂਦਾ ਹੈ। ਆਦ ਵਿਆਦ ਬਾਧਾ ਜੋ ਪਾਵੈ, ਜਿਹੜੇ ਪੁਰਸ਼ ਕੋਈ ਆਦ ਮਨ ਦਾ ਕੋਈ ਪੀੜ ਮਨ ਕਰਕੇ ਪੀੜਾ ਪਾ ਰਹੇ ਹੈ, ਵਿਆਦ ਕੋਈ ਸਰੀਰ ਰੋਗ ਕਰਕੇ ਪੀੜਾ ਪਾ ਰਹੇ ਹੈ, ਜਿਹੜੀ ਮਨੋ ਪੀੜਾ ਜਿਵੇਂ ਕਾਮ ਕਰਕੇ ਹੁੰਦੀ ਹੈ, ਜਾਂ ਇਸੇ ਤਰ੍ਹਾਂ ਕਿਸੇ ਦੀ ਸੋਭਾ ਵਡਿਆਈ ਸੁਣ ਸੁਣਾ ਕੇ ਮਨ ਨੂੰ ਪੀੜਾ ਹੁੰਦੀ, ਉਹ ਈਰਖਾ ਕਰਕੇ, ਹਾਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਫਿਰ ਵੀ ਮਨ ਨੂੰ ਪੀੜਾ ਹੁੰਦੀ ਹੈ, ਜਿਹੜੇ ਮਨ ਦੇ ਆਸਰੇ ਕੋਈ ਪੀੜਾ ਹੋਵੇ ਉਹਨੂੰ ਆਦਿ ਵਾਧਾ ਕਹਿੰਦੇ, ਆਦਿ ਤਾਪ ਕਹਿੰਦੇ ਹਨ। ਇੱਕ ਵਿਆਹ ਜਿਹੜਾ ਸਰੀਰ ਨੂੰ ਰੋਗ ਕਰਕੇ ਪੀੜਾ ਹੁੰਦੀ, ਤਕਲੀਫ਼ ਹੁੰਦੀ ਹੈ, ਇੱਕ ਹੁੰਦੀ ਹੈ ਉਪਾਦ, ਜਿਹੜੀ ਉੱਪਰੋਂ ਕੋਈ ਪੀੜਾ ਹੋਵੇ, ਜਿਵੇਂ ਅਜੋਰ ਸੀ ਕਹਿੰਦੇ ਆ ਨੌ ਗ੍ਰਹਿ ਹੈ, ਸ਼ਨਿਚਰ ਹੈ ਜੀ, ਰਾਹੂ ਕੇਤੂ ਹੈ ਜੀ, ਉੱਤਰੋਂ ਆ ਕੇ ਇਹਨਾਂ ਕਰਕੇ ਪੀੜਾ ਹੁੰਦੀ ਹੈ ਨਾ, ਜਾਂ ਉੱਪਰੋਂ ਜਿਹੜਾ ਕੋਈ ਦੁੱਖ ਪੈਣਾ, ਕਿਸੇ ਦੁਸ਼ਮਣ ਨੇ ਆ ਕੇ ਕੋਈ ਲਲਕਾਰਾ ਮਾਰ ਜਾਣਾ, ਕੋਈ ਡੰਗਲੂ ਗੁੱਸਾ ਕਰ ਜਾਣਾ, ਦੋ ਚਾਰ ਰੱਖ ਜਾਣੀਆਂ, ਕੋਈ ਗਾਲਾਂ ਕੱਢ ਜਾਣੀਆਂ, ਉੱਪਰੋਂ ਆ ਕੇ ਪੀੜਾ ਹੁੰਦੀ ਹੈ। ਇਸੇ ਤਰ੍ਹਾਂ ਕੋਈ ਬਿਜਲੀ ਜੀ ਉੱਥੋਂ ਲਿਸਕੇ ਡਿੱਗ ਪੈਣੀ ਹੈ, ਉੱਪਰੋਂ ਆ ਕੇ ਪਿਆ ਦੁੱਖਣ ਦਾ ਹੈ, ਤੁਰਿਆ ਜਾਂਦੇ ਉਹ ਚਨਚੇਤ ਹੀ ਕੋਈ ਐਕਸੀਡੈਂਟ ਹੋ ਜਾਣਾ। ਇਸੇ ਤਰ੍ਹਾਂ ਹੋਰ ਕੋਈ ਹੈ ਸਾਰੀ ਸਵਾਰੀ ਦਾ ਕਿਸੇ ਨੇ ਖੋਹ ਖੂਹ ਲੈਣਾ ਵੀ ਤੂੰ ਉੱਤਰ ਜਾ ਪਰੇ ਹੋ, ਮੈਂ ਚੜ੍ਹਦਾ ਰਹੇ ਅਤੇ ਉਹ ਖੋਲ ਲੈਣਾ ਉਹਨੂੰ, ਉਹਨੂੰ ਨਾਲੇ ਲੈ ਜਾਣਾ ਮਾਇਆ, ਨਾਲੇ ਸਵਾਰੀ ਲੈ ਜਾਣੀ, ਨਾਲੇ ਉਹਨੂੰ ਕੁੱਟ ਮਾਰ ਜਾਣਾ, ਇਹ ਉੱਤੋਂ ਆ ਪੀੜਾ ਹੈ, ਇਹਨੂੰ ਅਪਾਧ ਕਿਹਾ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਇਹ ਆਦ ਵਿਆਦ ਦੀ ਪੀੜਾ ਪਾ ਰਿਹਾ ਹੁੰਦਾ, ਮਨ ਕਰਕੇ ਦੁਖੀ ਹੈ, ਸਰੀਰ ਕਰਕੇ ਔਖਾ ਹੈ, ਉੱਪਰੋਂ ਬੈਰੀਆਂ ਕਰਕੇ ਤੰਗ ਹੈ, ਜਾਨ ਸਮੂਹ ਅੱਗੇ ਚੱਲ ਆਵੇ, ਗੁਰੂ ਨਾਨਕ ਗੁਰੰਗਰ ਸਾਹਿਬ ਜੀ ਦਾ ਸਮਾਧੀ ਖੋਲਣ ਦਾ ਸਮਾਂ ਜਾਣ ਕੇ ਉਹ ਅੱਗੇ ਪਹਿਲਾਂ ਹੀ ਚਲੇ ਆਉਂਦਾ ਹੈ, ਸਾਹਮਣੇ ਆ ਜਾਂਦਾ ਹੈ। ਵਿਆਕੁਲ ਹੋਏ ਪੀਰ ਤੇ ਜੇਈ, ਪੁਰਸ਼ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਪੀੜਾ ਕਰਕੇ ਵਿਆਕੁਲ ਹੁੰਦੇ ਹੈ, ਦ੍ਰਿਸ਼ਟ ਪਰੇ ਸੁਖ ਪਾਵੇ ਤੇਈ। ਗੁਰੂ ਅੰਗਦ ਸਾਹਿਬ ਦੀ ਸਮਾਧੀ ਖੁੱਲਦੀ ਹੈ, ਜਿਹਨਾਂ ਦੇ ਉੱਪਰ ਮੇਹਰ ਦੀ ਨਿਗਾਹ ਪੈ ਜਾਂਦੀ ਉਹ ਸੁੱਖ ਪਾਉਂਦੇ, ਉਹਨਾਂ ਦੀ ਸਭ ਪੀੜਾ ਸਭ ਤਕਲੀਫਾਂ ਸਭ ਦੁੱਖ ਦੂਰ ਹੋ ਜਾਂਦੇ ਹੈ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਲਿਖਿਆ ਪੱਟਾਂ ਨੇ, ਭਾਈ ਜਗਤ ਮੈਂ ਬਿਦਤ ਸੁਬਾਤੀ। ਇਹ ਜਿਹੜੀ ਗੱਲਬਾਤ ਹੈ ਸਾਰੇ ਸੰਸਾਰ ਦੇ ਵਿੱਚ ਸੋ ਭਲੀ ਪ੍ਰਕਾਰ ਪ੍ਰਗਟ ਹੋ ਗਈ, ਚੰਗੀ ਤਰ੍ਹਾਂ ਮਸ਼ਹੂਰ ਪ੍ਰਸਿੱਧ ਹੋ ਗਈ ਹੈ। ਆਏ ਅਨੇਕ ਖਰੇ ਹੋਏ ਪ੍ਰਾਤੀ, ਮਹਾਰਾਜ ਜਦੋਂ ਸਮਾਧੀ ਤੋਂ ਆਸਾਨ ਹੁੰਦੇ ਹੈ। ਜਦੋਂ ਸਭ ਤੋਂ ਪਹਿਲਾਂ ਕਿਸੇ 'ਤੇ ਨਿਗਾਹ ਹੁੰਦੀ, ਉਹਨਾਂ ਦੇ ਦੁੱਖ ਦੂਰ ਕੋਹੜ ਦੋ ਦੂਰ ਹੋ ਜਾਂਦੇ। ਇਸ ਤਰ੍ਹਾਂ ਜਾਣ ਕੇ ਅਨੇਕਾਂ ਕਹਿੰਦੇ ਆ ਕੇ ਸਵੇਰ ਸਮੇਂ ਖੜ ਜਾਂਦੇ ਹਨ। ਸੰਕਟ ਨਸ਼ਟ ਹੈ, ਸਦਨ ਸਿਧਾਰ ਹੈ, ਗੁਰੂ ਮਹਾਰਾਜ ਦੀ ਅਮਰ ਦ੍ਰਿਸ਼ਟੀ ਪੈਂਦੀ ਹੈ, ਦੁੱਖ ਨਸ਼ਟ ਹੋ ਜਾਂਦੇ, ਰਾਜੀ ਬਾਜੀ ਹੋ ਕੇ ਘਰਾਂ ਨੂੰ ਚਲੇ ਜਾਂਦੇ। ਜਹ ਕਹਿ ਸ੍ਰੀ ਗੁਰ ਸੁਜਾਸ ਬਿਥਾਰ ਹੈ, ਜਿੱਥੇ ਕਿੱਥੇ ਵੀ ਜਾਂਦੇ ਉੱਥੇ ਗੁਰੂ ਅੰਗਦ ਸਾਹਿਬ ਜੀ ਦਾ ਸ੍ਰੇਸ਼ਟ ਜਸ ਪਾਉਂਦੇ ਆ ਵੀ ਬੜੇ ਡਾਕਟਰਾਂ ਨੂੰ ਬੜੇ ਪੈਸੇ ਵੈਦਾਂ ਨੂੰ ਦਿੱਤੇ, ਖਾ ਲਏ ਵੱਢ ਲਏ, ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਖੜੇ, ਉਹਨਾਂ ਨੇ ਮਿਹਰ ਦੀ ਨਿਗਾਹ ਕਰੀ ਆ, ਰਾਜੀ ਖੁਸ਼ ਹੋ ਗਏ, ਧੇਲਾ ਨਹੀਂ ਲੱਗਿਆ ਹੈ, ਉਹ ਜਸ ਫਲਾਉਂਦੇ ਆ ਮਹਾਰਾਜ ਦਾ। ਬਾਹਰ ਰਬਾਬੀ ਕੀਰਤਨ ਗਾਵੇ, ਉਹ ਜਦੋਂ ਮਹਾਰਾਜ ਦੀ ਸਮਾਧੀ ਖੁੱਲ ਜਾਂਦੀ ਹੈ, ਕੋਟ ਸਾਹਿਬ ਕੋਟੜੀ ਸਾਹਿਬ ਤੋਂ ਬਾਹਰ ਆ ਜਾਂਦੇ ਆ, ਦੀਵੀ ਅਨਸਰ ਜਾਂਦਾ ਹੈ, ਜਿਹੜੇ ਰਬਾਬੀ ਆ ਉਹ ਕੀਰਤਨ ਗਾਉਣ ਲੱਗ ਜਾਂਦੇ। ਭਾਈ ਦਾਲਾ ਜੀ ਅਤੇ ਦਾਨਾ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹੇ ਹੈ, ਇਹ ਦੋਵੇਂ ਕੀਰਤਨ ਗਾਉਂਦੇ ਹੈ। ਸੁਣਹਿ ਬੀਚ ਸੰਗਤ ਹਰ ਖਾਵੇ, ਗੁਰੂ ਅੰਗਦ ਸਾਹਿਬ ਜੀ ਆਪ ਵਿੱਚ ਬੈਠ ਕੇ ਕੀਰਤਨ ਸੁਣਦੇ, ਸੰਗਤਾਂ ਖੁਸ਼ ਹੁੰਦੀਆਂ ਸੁਣ ਕੇ। ਬੈਠੇ ਰਹੇ ਸਿੰਘਾਸਨ ਫੇਰ, ਕੀਰਤਨ ਤੋਂ ਬਾਅਦ ਵੀ ਗੁਰੂ ਮਹਾਰਾਜ ਫੇਰ ਵੀ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਬੈਠੇ ਰਹਿੰਦੇ ਆ, ਸਜੇ ਰਹਿੰਦੇ ਆ। ਸਿੱਖ ਸੰਗਤ ਸਭ ਦਰਸ਼ਨ ਹੇਰ, ਗੁਰੂ ਕੀਆਂ ਸਿੱਖ ਸੰਗਤਾਂ ਸਾਰੇ ਸਤਿਗੁਰਾਂ ਦੇ ਦਰਸ਼ਨ ਤੱਕ ਦੀਆਂ ਕਰਦੀਆਂ ਰਜ ਰਜ ਕੇ। ਦੋਹਰਾ ਸ੍ਰੀ ਗੁਰੂ ਨਾਨਕ ਕੀ ਸਦਾ, ਕੀਰਤਨ ਤੋਂ ਉਪਰੰਤ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਦੀ ਹਮੇਸ਼ਾ। ਚਰਚਾ ਕਰਤ ਉਚਾ ਉਦਾਰ, ਸਹਿ ਮਹਾਰਾਜ ਸ੍ਰੇਸ਼ਠ ਚਰਚਾ ਕਰਦੇ, ਜ਼ਿਆਦਾ ਗੁਰੂ ਨਾਨਕ ਸਾਹਿਬ ਦੀ ਗੱਲਬਾਤ ਕਰਦੇ। ਜਥਾ ਚਰਿੱਤਰ ਪਵਿੱਤਰ ਬਹੁ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਿੱਤਰ ਜਿਹੜੇ ਕੌਤਕ ਹੈ ਬੜੇ ਪਵਿੱਤਰ ਹੈ। ਜਗ ਬਚਿੱਤਰ ਵਿਸਤਾਰ, ਸਾਰ ਦੇ ਵਿੱਚ ਵਿਚਿੱਤਰ ਕੀ ਹੈ, ਤਰ੍ਹਾਂ ਤਰ੍ਹਾਂ ਦੇ ਬੜੇ ਵਿਸਥਾਰ ਸਹਿਤ ਹੈ, ਜਾਂ ਨਾਨਾ ਤਰ੍ਹਾਂ ਦੇ ਵਿਸਥਾਰ ਫੈਲੇ ਹੋਇਆ ਉਹੀ ਕਹਿੰਦੇ ਕਰਦੇ ਹੈ। ਚੌਪਈ ਅਪਰ ਨਾ ਚਰਚਾ ਕੋਈ ਹੋਏ, ਕੀਰਤਨ ਤੋਂ ਬਾਅਦ ਕਹਿੰਦੇ ਹੋਰ ਕੋਈ ਨੀ ਚਰਚਾ, ਖੁੰਡ ਚਰਚਾ ਨਹੀਂ ਹੁੰਦੀ ਹੈ। ਜਗ ਕਾਰਜ ਕੀ ਜੇਤਿਕ ਜੋਏ, ਸੰਸਾਰ ਦੀਆਂ ਗੱਲਾਂ ਦੀ ਚਰਚਾ ਹੁੰਦੀ ਉਹਨੂੰ ਖੁੰਡ ਚਰਚਾ ਕਹਿੰਦੇ ਹਨ। ਜਗ ਕਾਰਜ ਕੀ ਜੇਤਿਕ ਜੋਏ, ਸੰਸਾਰ ਦੀਆਂ ਕਹਿੰਦੇ ਚਰਚਾ ਦੇਖੀਆਂ ਜਾਂਦੀਆਂ, ਖੁੰਡਾਂ ਤੇ ਬੈਠ ਕੇ ਕਰਦੇ ਹੁੰਦੇ ਬੁੱਢੇ। ਸੂਪਕਾਰ ਕਰ ਤਿਆਰ ਅਹਾਰੂ, ਉਹ ਮਹਾਰਾਜ ਦੇ ਕੋਲੇ ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਗਿਆਨ ਚਰਚਾ ਹੁੰਦੀ ਵੀ ਫਲਾਨੇ ਥਾਂ ਗਏ ਮਹਾਰਾਜ ਨੇ ਇਉਂ ਕੀਤਾ, ਉਹ ਫਲਾਨੇ ਨੂੰ ਉਤਾਰਿਆ, ਸੱਜਣ ਠਾਕੁਰ ਨੂੰ ਸੱਜਣ ਅਸਲੀ ਬਣਾਇਆ, ਭੂਮੀਆਂ ਚੋਰ ਨੂੰ ਮਹਾਰਾਜ ਨੇ ਅਸਲੀ ਜਿਹੜਾ ਆਤਮ ਗਿਆਨ ਬਖਸ਼ਿਆ, ਜੀਵਨ ਮੁਕਤ ਕਰ ਦਿੱਤਾ। ਇਹੋ ਜਿਹੀ ਗਿਆਨ ਚਰਚਾ ਹੁੰਦੀ ਹੈ, ਸੰਸਾਰ ਦੀਆਂ ਗੱਲਾਂ ਬਾਤਾਂ ਮਹਾਰਾਜ ਦੀ ਕੋਲ ਨਹੀਂ ਹੁੰਦੀਆਂ। ਸੂਖਕਾਰ ਕਰ ਤਿਆਰ ਆਹਾਰੂ, ਜਿਹੜਾ ਗੁਰੂ ਘਰ ਦਾ ਰਸੋਈਆ ਹੈ ਉਹ ਭੋਜਨ ਤਿਆਰ ਕਰਕੇ, ਸਭ ਰਸ ਪੱਕ ਹੈ ਸਵਾਦ ਉਦਾਰੂ, ਸਾਰੇ ਰਸਾਂ ਵਾਲੇ ਭੋਜਨ ਜਿਹੜੇ ਪੱਕ ਜਾਂਦੇ ਜੋ ਬੜੇ ਸ੍ਰੇਸ਼ਟ ਸਵਾਦੀ ਹਨ। ਜਪ ਸੁਧ ਦੇਹ ਆਨ ਕਰ ਸੋਈ, ਜਦੋਂ ਰਸੋਈਆ ਲਾਂਗਰੀ ਸਿੱਖ ਆ ਕੇ ਕਵਰ ਦਿੰਦਾ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ, ਸ੍ਰੀ ਗੁਰੂ ਜੀ ਪਾਕ ਭਈ ਪਾਕ ਰਸੋਈ, ਜੁੜ ਕੇ ਕਹਿੰਦਾ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਗੁਰੂ ਕੇ ਲੰਗਰ ਵਿੱਚ ਜਿਹੜੀ ਰਸੋਈ ਆ ਤਿਆਰ ਹੋ ਗਈ ਹੈ, ਜਿਹੜੀ ਲੰਗਰ ਤਿਆਰ ਹੋ ਗਿਆ। ਉੱਠ ਕਿਰਪਾਲ ਤਹ ਸੰਗ ਸਿਧਾਰ, ਕਿਰਪਾਲੂ ਸਤਿਗੁਰੂ ਜੀ ਲਾਂਗਰੀ ਸਿੱਖ ਦੇ ਨਾਲ ਉੱਠ ਕੇ ਚਲੋ ਚਲੇ ਜਾਂਦੇ। ਸਖਾ ਸਿੱਖ ਸੇਵਕ ਲੈ ਸਾਰੇ, ਗੁਰੂ ਕੇ ਪਿਆਰੇ ਸਿੱਖ ਸੇਵਕ ਸਾਰਿਆਂ ਨੂੰ ਆਪਣੇ ਨਾਲ ਲੈ ਲੈਂਦੇ। ਚਤੁਰ ਬਰਨ ਤਹਿ ਸੰਸਾਰ ਬੈਸ ਹੈ, ਚਾਰੇ ਬਰਨਾਂ ਦੇ ਲੋਕ, ਭਾਵੇਂ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਬੈਸ ਹੈ, ਸੂਤਰ ਹੈ, ਸਾਰੇ ਇੱਕ ਸਮਾਨ ਹੀ ਬੈਠਦੇ ਪੰਗਤ ਵਿੱਚ। ਜੈਸੇ ਰੰਗ ਰਾਵ ਕੀ ਤੈਸ ਹੈ, ਉਸ ਤਰ੍ਹਾਂ ਕਹਿੰਦੇ ਕੰਗਾਲ ਬੈਠਦਾ ਉਵੇਂ ਰਾਜਾ ਵੀ ਪੰਗਤ ਵਿੱਚ ਆ ਕੇ ਬੈਠਦਾ। ਮਾਟੀ ਕੇ ਬਾਸਨ ਹੋਏ ਸਾਰੇ, ਆ ਜਿਹੜੇ ਲੰਗਰ ਦੇ ਵਿੱਚ ਕੋਈ ਭੋਜਨ ਛਕਣ ਵਾਲੇ ਭਾਂਡੇ ਉਹ ਸਾਰੇ ਮਿੱਟੀ ਦੇ ਹੈ, ਕਸੋਰੇ ਵਗੈਰਾ ਉਹ ਨਵੇਂ ਰੋਜ਼ ਲਾ ਲੈਂਦੇ ਲਈ ਜਾਂਦੇ ਹਨ। ਪਤਰਨ ਮਹਿ ਅਚ ਲੇਹ ਆਹਾਰੇ, ਕਹਿੰਦੇ ਜਿਹੜੇ ਮਿੱਟੀ ਦੇ ਭਾਂਡੇ ਉਹਨਾਂ ਨੂੰ ਪੱਤਰ ਕਹੋ ਭਾਂਡੇ ਕਹੋ, ਬਾਸਨ ਕੋਈ ਕੋਈ ਗੱਲ ਹੈ, ਕਹਿੰਦੇ ਉਹਨਾਂ ਕੱਚਿਆਂ ਭਾਂਡਿਆਂ ਵਿੱਚ ਹੀ ਭੋਜਨ ਛਕ ਲੈਂਦੇ। ਪੱਤਰ ਦਾ ਅਰਥ ਪੱਤਰਾਂ ਵੀ ਹੁੰਦਾ ਹੈ, ਜਿਵੇਂ ਵੱਡੇ ਵੱਡੇ ਪੱਤੇ ਜੇ ਹੁੰਦੇ ਆ ਇਸਦੇ ਬੋਹੜ ਦੇ, ਇਸੇ ਤਰ੍ਹਾਂ ਭੋਜ ਪੱਤਰ ਇਹ ਇਹਨਾਂ ਦੀ ਬਣਾ ਬਣਾ ਕੇ ਪੱਤਰਾਂ ਉਹਨਾਂ ਨੂੰ ਜੋੜ ਜੋੜ ਕੇ ਅਤੇ ਫਿਰ ਉਹਨਾਂ ਨੂੰ ਜਿਵੇਂ ਥਾਲ ਹੁੰਦਾ ਨਾ ਵੱਡਾ ਸਾਰਾ ਉਹ ਅੱਗੇ ਰੱਖ ਦਿੰਦੇ ਆ, ਉਹਨੂੰ ਪੱਤਲ ਕਹਿ ਦਿੰਦੇ ਆ। ਇਸ ਤਰ੍ਹਾਂ ਉਹ ਦੂਜੇ ਉਹ ਪੱਤਲਾਂ ਦੇ ਬਣਾਏ ਹੁੰਦੇ ਡੂਨੇ ਜੇ, ਉਹ ਵੀ ਪੱਤੇ ਜੀ ਜੋੜ ਕੇ ਡੂਨੇ ਉਹਨਾਂ ਨੂੰ ਡੂਨੇ ਕਹਿ ਦਿੰਦੇ। ਇਹ ਜਿਹੜੇ ਮਿੱਟੀ ਦੇ ਭਾਂਡੇ ਕੱਚੇ ਜੇ ਬਣਾਏ ਹੋਣ ਉਹਨਾਂ ਨੂੰ ਕਸੋਰੇ ਕਹਿ ਦਿੰਦੇ। ਇਸ ਤਰ੍ਹਾਂ ਕਹਿੰਦੇ ਮਿੱਟੀ ਦੇ ਸਾਰੇ ਭਾਂਡੇ ਕਸੋਰੇ ਆਦਿਕ ਹੁੰਦੇ ਆ, ਰੋਜ਼ ਦੀ ਰੋਜ਼ ਉਹ ਨਵੇਂ ਦੇ ਦਿੱਤੇ ਜਾਂਦੇ ਆ, ਬਾਕੀ ਚੱਕ ਕੇ ਬਾਹਰ ਕੱਚੇ ਸਿੱਟ ਦਿੰਦੇ ਆ। ਜਾਂ ਪਤਲਾਂ ਜਿਹੜੀਆਂ ਹਨ ਉਹ ਪਤਲਿਆਂ ਦੀਆਂ ਬਣਾਈਆਂ ਹੋਈਆਂ ਉਹ ਥਾਲ ਵਾਂਗੂ ਅੱਗੇ ਰੱਖ ਕੇ ਉਹਨਾਂ ਵਿੱਚ ਭੋਜਨ ਛਕ ਲੈਂਦੇ ਸਾਰੇ। ਜੋ ਚੌਂਕੇ ਮਹਿ ਅਚਹਿ ਰਸੋਈ, ਜਿਹੜੇ ਕੋਈ ਵੈਸ਼ਨੋ ਲੋਕ ਬ੍ਰਾਹਮਣ ਲੋਕ ਗੋਬਰ ਦਾ ਚੌਂਕਾ ਜਾ ਦੇ ਕੇ ਫਿਰ ਚਾਰ ਲਕੀਰਾਂ ਜੀਆਂ ਕੱਢ ਕੇ ਉਹਦੇ ਵਿੱਚ ਬੈਠ ਕੇ ਲੰਗੜ ਜਾਂ ਖਸ ਕੇ ਭੋਜਨ ਛਕਦੇ ਆ। ਗੁਰੂ ਸਮੀਪ ਜਾਏ ਨਹਿ ਸੋਈ, ਜਿਹੜੇ ਬਹੁਤੇ ਕਰਮ ਕਾਂਡੀ ਹਨ ਗੋਹੇ ਦਾ ਚੋਪਾ ਲੇਪ ਕੇ ਫਿਰ ਕਾਰਾਂ ਜੀਆਂ ਕੱਢ ਕੇ ਫਿਰ ਬੈਠ ਕੇ ਭੋਜਨ ਛਕਣ ਵਾਲੇ ਉਹ ਗੁਰੂ ਮਹਾਰਾਜ ਦੇ ਲੰਗਰ ਵਿੱਚ ਨਹੀਂ ਜਾਂਦੇ ਹਨ। ਪੰਕਤ ਬੀਚ ਬੈਠ ਗੁਰ ਖਾਹੇ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਹਮੇਸ਼ਾ ਆਪ ਪੰਗਤ ਵਿੱਚ ਬੈਠ ਕੇ ਭੋਜਨ ਛਕਦੇ। ਏਕ ਸਮਾਨ ਅਸਨ ਅਚਵਾਹੇ, ਸਾਰਿਆਂ ਗੁਰਸਿੱਖਾਂ ਨੂੰ ਇੱਕੋ ਇੱਕ ਸਮਾਨ ਇੱਕੋ ਜਿਹਾ ਹੀ ਭੋਜਨ ਛਕਾਉਂਦੇ, ਇਹਨੇ ਵੀ ਆਪਣੇ ਲਈ ਕੋਈ ਵੱਖਰਾ ਦੂਜਿਆਂ ਲਈ ਵੱਖਰਾ ਹੋਵੇ। ਪਾਇਸ ਹੋਵਹਿ ਬੀਚ ਰਸੋਈ, ਰਸੋਈ ਵਿੱਚ ਜਾਣੀ ਲੰਗਰ ਵਿੱਚ ਹਮੇਸ਼ਾ ਜ਼ਿਆਦਾ ਖਿਆਲ ਖੀਰ ਤਿਆਰ ਹੁੰਦੀ, ਤਸ਼ਮਈ ਬਣਦੀ ਹੈ। ਸੀਤ ਪ੍ਰਸਾਦ ਖਾਹੇ ਸਭ ਕੋਈ, ਇਸ ਤਰ੍ਹਾਂ ਸਾਰੇ ਕਹਿੰਦੇ ਸੀਤ ਪ੍ਰਸ਼ਾਦ ਸਭ ਕੋਈ ਛਕਦਾ, ਜਾਣੀ ਥੋੜ੍ਹਾ ਬਹੁਤਾ ਗੁਰੂ ਕੇ ਲੰਗਰ ਵਿੱਚੋਂ ਕਿਣਕਾ ਜਿਹੜਾ ਛਕਣੇ ਨੂੰ ਸੀਤ ਪ੍ਰਸ਼ਾਦ ਛਕਣਾ, ਭਾਵੇਂ ਕੋਈ ਨਹੀਂ ਵੀ ਛਕਣ ਵਾਲਾ ਉਹ ਥੋੜ੍ਹਾ ਬਹੁਤਾ ਗੁਰੂ ਕੇ ਲੰਗਰ ਵਿੱਚ ਗੁਰੂ ਮਹਾਰਾਜ ਦੇ ਪੰਗਤ ਵਿੱਚ ਬਹਿ ਕੇ ਛਕਦਾ ਹੀ ਹੈ। ਕਣਕਾ ਮਾਤਰ ਪੁੰਨ ਜਲ ਪਾਨ ਚੁਰੀ ਕਰ ਲੇ, ਗੁਰੂ ਮਹਾਰਾਜ ਜੀ ਕਹਿੰਦੇ ਜਲ ਛਕ ਕੇ ਫਿਰ ਚੁਲਾ ਕਰ ਲੈਂਦੇ। ਉੱਠ ਹੈ ਗੁਰੂ ਪੁੰਨ ਏਵ ਕਰੇ, ਗੁਰੂ ਮਹਾਰਾਜ ਪੰਗਤ ਵਿੱਚ ਉੱਠ ਖੜਦੇ ਤੇ ਇਸ ਤਰ੍ਹਾਂ ਕਰਦੇ। ਗ੍ਰਾਮ ਬਾਲ ਕੇ ਲੇਹ ਬੁਲਾਏ, ਗੁਰੂ ਸਾਹਿਬ ਨਗਰ ਦੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚ ਬੁਲਾ ਲੈਂਦੇ। ਹਰਖ ਸੋਕ ਜਿਨ ਹੋਏ ਨਾ ਕਾਏ, ਇਹਨਾਂ ਬੱਚਿਆਂ ਨੂੰ ਕਹਿੰਦੇ ਕੋਈ ਖੁਸ਼ੀ ਗਮੀ ਕੋਈ ਹੁੰਦੀ ਨਹੀਂ ਹੈ, ਭਾਵ ਛੋਟੀ ਉਮਰ ਵਾਲੇ ਬੱਚੇ ਹਨ। 300 ਮਿਲ ਕਰ ਖੇਲਹਿ ਖੇਲ, ਛੋਟਾ ਛੋਟਿਆਂ ਬੱਚਿਆਂ ਨਾਲ ਮਿਲਜੁਲ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਖੇਲਦੇ। ਹੋਹ ਪ੍ਰਸੰਨ ਮਿਲਹਿ ਸਿਸ ਮੇਲ, ਬੱਚਿਆਂ ਦੇ ਮੇਲ ਵਿੱਚ ਮਿਲ ਕੇ ਮਹਾਰਾਜ ਉਹਨਾਂ ਦੀਆਂ ਖੇਲਾਂ ਦੇਖ ਕੇ ਬੜਾ ਪ੍ਰਸੰਨ ਹੁੰਦੇ। ਅਸਲ ਰੂਪ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਉਹ ਛੋਟੇ ਛੋਟਿਆਂ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਇਆ ਕਰਦੇ, ਜਾਣੀ ਇਸ ਤਰ੍ਹਾਂ ਸਕੂਲ ਲੱਗ ਜਾਂਦਾ ਸੀ ਛੋਟੇ ਛੋਟੇ ਬੱਚਿਆਂ ਨੂੰ, ਫਿਰ ਉਹ ਗੁਰਮੁਖੀ ਅੱਖਰ ਲਿਖ ਕੇ ਦਿੰਦੇ, ਵਾਰ ਨਹੀਂ ਲਿਖ ਕੇ ਦਿੰਦੇ, ਫਿਰ ਇਸ ਤਰ੍ਹਾਂ ਉਹਨਾਂ ਨੂੰ ਅੱਗੇ ਗੁਰਮੁਖੀ ਅੱਖਰ ਸਿਖਾ ਕੇ ਫਿਰ ਗੁਰਬਾਣੀ ਦਾ ਪਾਠ ਕਰਾਈ ਜਾਂਦੇ, ਬਾਣੀ ਦੇ ਸ਼ਬਦ ਲਿਖਾ ਕੇ ਯਾਦ ਕਰਾਈ ਜਾਂਦੇ। ਉਹ ਗੁਰਮੁਖੀ ਅੱਖਰਾਂ ਦਾ ਜਿਹੜਾ ਪ੍ਰਚਾਰ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੀਤਾ, ਜਿਹੜੇ ਗੁਰਮੁਖੀ ਅੱਖਰ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕਰ ਦਿੱਤੇ ਸੀ। ਆਸਾ ਰਗ ਪੱਟੀ ਵਿੱਚ ਉਹ ਸਾਰੇ 35 ਅੱਖਰਾਂ ਦਾ ਜ਼ਿਕਰ ਹੁੰਦਾ, ਪਾਧੇ ਦੇ ਪ੍ਰਸਾਹਿਬ ਮਹਾਰਾਜ ਨੇ ਜੋ ਪੱਟੀ ਉਚਾਰਨ ਕੀਤੀ ਸੀ। ਕਈ ਲੋਕ ਕਹਿੰਦੇ ਗੁਰਮੁਖੀ ਅੱਖਰ ਗੁਰੂ ਅੰਗਦ ਸਾਹਿਬ ਜੀ ਨੇ ਬਣਾਏ, ਜਦੋਂ ਅਸੀਂ ਆਸਾ ਰਾਗ ਵਿੱਚ ਪੱਟੀ ਪੜ੍ਹਦੇ ਹਾਂ ਫਿਰ ਉੱਥੇ ਸਾਡਾ ਇਹ ਸਾਡਾ ਭੁਲੇਖਾ ਨਿਕਲ ਜਾਂਦਾ ਹੈ ਵੀ ਗੁਰੂ ਮਹਾਰਾਜ ਨੇ 35 ਅੱਖਰੇ ਕਾਇਮ ਕੀਤੇ ਅਤੇ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਵੱਧ ਤੋਂ ਵੱਧ ਉਹ ਗੁਰੂ ਅੰਗਦ ਸਾਹਿਬ ਜੀ ਨੇ ਕੀਤਾ, ਕਿਉਂਕਿ ਸਾਰੀ ਜਨਮ ਸਾਖੀ ਇਹ ਗੁਰਮੁਖੀ ਅੱਖਰਾਂ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਲਿਖਾਈ ਸੀ। ਪਹਿਰ ਤੀਸਰੋ ਏਵ ਬਿਤਾਵ ਹੈ, ਇਸ ਤਰ੍ਹਾਂ ਭੋਜਨ ਛਕ ਤੋਂ ਬਾਅਦ ਮਹਾਰਾਜ ਸਕੂਲ ਲਾ ਲੈਂਦੇ ਹੈ, ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਅੱਖਰ ਪੜ੍ਹਾਉਂਦੇ ਹੈ, ਵਿਦਵਾਨ ਬਣਾਉਂਦੇ ਹੈ। ਫਿਰ ਜਦੋਂ ਤੀਸਰਾ ਪਹਿਰ ਸ਼ੁਰੂ ਹੋ ਜਾਂਦਾ ਫਿਰ ਉਹ ਇਉਂ ਬਤਾਉਂਦੇ ਮਹਾਰਾਜ, ਪਹਿਲਵਾਨ ਤਬ ਗੁਰੂ ਬੁਲਾਵੇ ਹੈ। ਵੱਡੇ ਵੱਡੇ ਪਹਿਲਵਾਨ ਮੱਲ ਲੋਕ ਉਹਨਾਂ ਨੂੰ ਸਤਿਗੁਰੂ ਬੁਲਾ ਲੈਂਦੇ, ਸਦ ਲੈਂਦੇ। ਮਿਲ ਹੈ ਆਏ ਬਹੁ ਪਰ ਹੈ ਅਖਾਰਾ, ਇਸ ਤਰ੍ਹਾਂ ਬਹੁਤੇ ਮੱਲ ਆ ਮਿਲਦੇ, ਬਹੁਤੇ ਪਹਿਲਵਾਨ ਆ ਇਕੱਠੇ, ਫਿਰ ਅਖਾੜਾ ਪਰ ਪੈ ਜਾਂਦਾ, ਜਾਣੀ ਮਲ ਖੜਾ ਘੋੜ ਸ਼ੁਰੂ ਹੋ ਜਾਂਦੇ ਹਨ। ਰਹੇ ਆਪ ਮੈਂ ਬਲ ਧਰ ਭਾਰਾ, ਪਹਿਲਵਾਨ ਹੈ ਮਲ ਹੈ ਆਪੋ ਆਪਣਾ ਬਲ ਧਾਰ ਕੇ ਬੜਾ ਭਿੜਦੇ ਬੜੇ ਘੁਲਦੇ ਹਨ। ਕਹਿ ਕਹਿ ਤਿੰਨੋ ਭਰਾਵਨ ਠਾਨ ਹੈ, ਗੁਰੂ ਅੰਗਦ ਸਾਹਿਬ ਜੀ ਜਿੰਨੇ ਪਹਿਲਵਾਨ ਮਲ ਆਏ ਉਹਨਾਂ ਨੂੰ ਕਹਿ ਕਹਿ ਕੇ ਕਹਿੰਦੇ ਉਹਨਾਂ ਦਾ ਘੋਲ ਜਿਹਾ ਕਰਾਉਂਦੇ ਵੀ ਤੇਰਾ ਜਿਹੜਾ ਇਹਦੇ ਨਾਲ ਮੇਲ ਹੈ, ਤੂੰ ਇਹਦੇ ਨਾਲ ਘੁਲ ਗਈ, ਤੂੰ ਇਹਦੇ ਨਾਲ ਵੀ ਘੁਲ, ਤੂੰ ਇਹਦੇ ਨਾਲ ਦਾ ਤੂੰ ਤਕੜਾ ਹੈ, ਇਹ ਵੀ ਤੇਰੇ ਵਰਗਾ ਹੈ। ਸਾਰੀਆਂ ਜੋੜੀਆਂ ਜਿਹਾ ਬਣਾ ਕੇ ਨਾ ਕਹਿ ਕਹਿ ਕੇ ਉਹਨਾਂ ਨੂੰ ਕੁਸ਼ਤੀ ਕਰਾਉਂਦੇ, ਘੋਲ ਕਰਾਉਂਦੇ। ਆਪ ਕੁਸ਼ਤੀ ਕਰਤ ਜੀਤ ਇਹ ਹਨ ਇਹ ਜਹਾਨ, ਕੁਸ਼ਤੀ ਕਰਦਿਆਂ ਜਾਣੀ ਘੋਲ ਕਰਦਿਆਂ ਹੋਇਆਂ ਕਿਸੇ ਦੀ ਜਿੱਤ ਹੋ ਜਾਂਦੀ ਹੈ, ਕਿਸੇ ਦੀ ਹਾਨੀ ਹੋ ਜਾਂਦੀ, ਭਾਵ ਕੋਈ ਹਾਰ ਜਾਂਦਾ, ਕੋਈ ਢਹਿ ਜਾਂਦਾ, ਕੋਈ ਢਾ ਲੈਂਦਾ। ਜਾਮ ਦਿਵਸ ਕੇ ਰਹੇ ਬਹੋਰੀ, ਬਾਕੀ ਪਹਿਰ ਰਾਤ ਦਿਨ ਰਹਿ ਜਾਂਦਾ, ਤਿੰਨ ਘੰਟੇ ਦਿਨ ਰਹਿ ਜਾਂਦਾ ਉਸਦੀ, ਉਹਦੇ ਵਿੱਚ ਫੇਰ ਸ੍ਰੀ ਗੁਰਦੇਵ ਤਜ ਹੈ ਤਿਸ ਠੌਰੀ, ਗੁਰੂ ਮਹਾਰਾਜ ਜਿਹੜੇ ਪਹਿਲਵਾਨਾਂ ਦਾ ਅਖਾੜਾ ਉਹ ਜਗ੍ਹਾ ਨੂੰ ਛੱਡ ਦਿੰਦੇ। ਸਭਾ ਵਿਖੇ ਸੁਭ ਆਸਣ ਬੈਸੇ, ਪਿਛਲਾ ਪੈਰ ਹੈ ਚੰਗੀ ਜਿਹੜਾ ਸਭਾ ਲਾ ਲੈਂਦੇ ਹੈ, ਸੋਹਣੇ ਗੁਰਤਾ ਗੱਦੀ ਦੇ ਆਸਣ ਤੇ ਆ ਬੈਠਦੇ। ਮੁਨ ਗਨ ਸਹਿਤ ਸੁੰਭ ਹੋਏ ਜੈਸੇ, ਸੁੰਭ ਹੋਏ ਜੈਸੇ ਕਹਿੰਦੇ ਜਿਵੇਂ ਸਮੂਹ ਮੁਨੀਆਂ ਦੇ ਸਮੇਤ ਸ਼ੰਭੂ ਸ਼ਿਵਜੀ ਬੈਠਾ ਹੋਵੇ। ਚੌਂਦਿਸ ਪਰਵਾਰਤ ਸਿੱਖ ਆਏ, ਚਾਰੇ ਤਰਫਾਂ ਤੋਂ ਸਿੱਖ ਆ ਕੇ ਗੁਰੂ ਮਹਾਰਾਜ ਨੂੰ ਘੇਰਾ ਘੱਤ ਲੈਂਦੇ, ਘੇਰਾ ਪਾ ਕੇ ਬੈਠ ਜਾਂਦੇ ਚਾਰ ਸ਼ਿਵੇਰ। ਰੁਚਨ ਰਬਾਬੀ ਰਾਗਨ ਗਾਏ, ਰਬਾਬੀ ਹੈ ਦਾਨਾ ਤੇ ਦਾਲਾ, ਸੋਹਣੇ ਢੰਗ ਨਾਲ ਰਾਗਾਂ ਵਿੱਚ ਕੀਰਤਨ ਗਾਉਂਦੇ। ਸਕਲ ਪ੍ਰੇਮ ਕਰ ਸੁਨਹਿ ਸੋ ਦਾਸ, ਗੁਰੂ ਕੇ ਦਾਸ ਸਿੱਖ ਸੇਵਕ ਸਾਰੇ ਪ੍ਰੇਮ ਕਰਕੇ ਕੀਰਤਨ ਸੁਣਦੇ। ਜਿਨ ਤੇ ਬ੍ਰਿੰਦ ਬਿਕਾਰ ਵਿਨਾਸ਼, ਜਿਨ੍ਹਾਂ ਰਾਗਾਂ ਵਿੱਚ ਕੀਰਤਨ ਸੁਣਿਆ ਹੋਇਆ ਮਨ ਦੇ ਟਿਕਾ ਹੋਣ ਕਰਕੇ ਸਮੂਹ ਵਿਕਾਰ ਨਾਸ ਹੁੰਦੇ। ਸੰਧਿਆ ਸਮੇਂ ਸੋ ਹੋਏ ਇਕਾਂਤ, ਛਿਪ ਜਾਂਦਾ ਉਦੋਂ ਗੁਰੂ ਮਹਾਰਾਜ ਇਕਾਂਤ ਹੋ ਜਾਂਦੇ, ਇਕੱਲਿਆ ਹੋ ਜਾਂਦੇ। ਨਿਜ ਸਰੂਪ ਮਹਿ ਲੈ ਭਗਵੰਤ, ਆਪਣਾ ਜਿਹੜਾ ਸਵੈ ਸਰੂਪ ਹੈ ਉਹਦੇ ਵਿੱਚ ਪਰਮੇਸ਼ਵਰ ਰੂਪ ਜੀ ਲੈ ਲੀਨ ਹੋ ਜਾਂਦੇ। ਬੈਠਾ ਏਕਾਂਕੀ ਇੱਕ ਜਾਮ, ਸੂਰਜ ਛਿਪਣ ਤੋਂ ਬਾਅਦ ਵੀ ਗੁਰੂ ਮਹਾਰਾਜ ਇੱਕ ਪਹਿਰ ਤੱਕ ਰਾਤ ਦੇ ਜਾਂਦਿਆਂ ਤੇ ਇਕਾਂਤ ਬੈਠੇ ਰਹਿੰਦੇ, ਇਕੱਲਿਆਂ ਬੈਠਦੇ। ਪੁਨ ਪਰੇ ਅੰਕ ਪਰ ਕਰ ਹੈ ਆਰਾਮ, ਉਸ ਤੋਂ ਬਾਅਦ ਕਹਿੰਦੇ ਪਣਗ ਉੱਪਰ ਆਰਾਮ ਕਰਨ ਲੱਗ ਪੈਂਦੇ। ਇਸ ਪ੍ਰਕਾਰ ਨਿਸ ਦਿਵਸ ਬਿਤਾਵੇ ਹੈ, ਗੁਰੂ ਮਹਾਰਾਜ ਰਾਤ ਦਾ ਤੇ ਦਿਨ ਦਾ ਸਮਾਂ ਬਿਤਾਉਂਦੇ। ਸਿੱਖਿਆ ਤੇ ਸਤਨਾਮ ਜਪਾਵੇ, ਗੁਰੂ ਕੇ ਸਿੱਖ ਸੇਵਕ ਹੈ ਸਾਰਿਆਂ ਪਾਸੋਂ ਸਤਨਾਮ ਵਾਹਿਗੁਰੂ ਜਪਾਉਂਦੇ। ਆਪਣ ਢਿੱਗ ਮਾਇਆ ਵਿਵਹਾਰ, ਆਪਣੇ ਕੋਲ ਆਪਣੀ ਹਜ਼ੂਰੀ ਵਿੱਚ ਜਿਹੜਾ ਕੋਈ ਵਿਵਹਾਰ ਮਾਇਆ ਦੇ ਕੰਮ ਧੰਦੇ, ਜੇਕਰ ਨਾ ਹੋਣ ਦੇਹ ਕਿਸ ਵਾਰ, ਕਿਸੇ ਵਾਰ ਵੀ ਕਿਸੇ ਸਮੇਂ ਕਿਸੇ ਵੇਲੇ ਗੁਰੂ ਮਹਾਰਾਜ ਕੋਈ ਜ਼ਿਕਰ ਨਹੀਂ ਕੋਈ ਵਚਨ ਨਹੀਂ ਹੋਣ ਦਿੰਦੇ। ਹਰਖ ਸੋਗ ਜੇ ਤਿਕ ਬਿਦ ਨਾਨਾ, ਕਹਿੰਦੇ ਸੰਸਾਰ ਦੇ ਵਿੱਚ ਪਦਾਰਥ ਹੋ ਗਏ, ਖੁਸ਼ੀਆਂ ਆ ਗਈਆਂ ਤੇ ਚਲਿਆ ਗਿਆ, ਸੋਗ ਆ ਕੇ ਮਰ ਗਿਆ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੇ ਹਰਖ ਸੋਗ ਦੀਆਂ ਗੱਲਾਂ ਬਾਤਾਂ। ਇਨਕੋ ਸਿੱਖਿਆ ਨਾ ਕਰਹਿ ਬਖਾਨਾ, ਗੁਰੂ ਕਾ ਸਿੱਖ ਹੈ ਇਹਨਾਂ ਗੱਲਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾ ਕੇ ਨਹੀਂ ਦੱਸਦਾ ਵੀ ਫਲਾਨੇ ਦੇ ਮਾਰਾ ਮਰਜੀ ਆ ਫਲਾਨੇ ਦੇ ਵਿਆਹ ਹੋ ਰਿਹਾ ਹੈ। ਇੱਕ ਰਸ ਬ੍ਰਿਤੀ ਸਮਾਨ ਜਿਨ ਕੇਰੀ, ਜੇ ਸਤਿਗੁਰਾਂ ਦੀ ਜਿਹੜੀ ਬ੍ਰਿਤੀ ਇੱਕ ਸਮਾਨ ਹੀ ਹੈ। ਰਾਗ ਨਾ ਦੁਐਸ਼ ਮਿੱਤਰ ਨਹਿ ਬੈਰੀ, ਨਾ ਕਿਸੇ ਨਾਲ ਰਾਗ ਬਹੁਤਾ ਮੋਹ ਹੈ, ਨਾ ਕੋਈ ਦੁਵੈਸ਼ ਹੈ, ਨਾ ਕੋਈ ਮਿੱਤਰ ਹੈ, ਨਾ ਕੋਈ ਵਿੱਚ ਪ੍ਰੇਮ ਰਸ ਵਿੱਚ ਹੀ ਰੰਗੇ ਰਹਿੰਦੇ ਹੈ। ਸ੍ਰੀ ਨਾਨਕ ਜਸ ਸੋ ਨਿਤ ਲਾਗੇ। ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਗੁਰੂ ਨਾਨਕ ਸਾਹਿਬ ਦਾ ਜਸ ਕਰਨ ਵਿੱਚ ਹੀ ਲੱਗੇ ਰਹਿੰਦੇ ਹੈ। ਗੋਰਖ ਆਦ ਸਿੱਧੇ ਵੱਡ ਪੂਰੇ, ਇਹਦੇ ਗੋਰਖ ਨਾਥ ਮਿਸ਼ਿੰਦਰ ਨਾਥ ਆਦਿਕ ਜਿਹੜੇ ਬੜੇ ਬੜੇ ਸਿੱਧ ਸਨ, ਇੱਕ ਦਿਨ ਕਰ ਵਿਚਾਰ ਸਭ ਰੂਰੇ। ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਦਿਨ ਕਹਿੰਦੇ ਸੋਹਣਾ ਵਿਚਾਰ ਵਟਾਂਦਰਾ ਕੀਤਾ। ਸ੍ਰੀ ਨਾਨਕ ਗਾਦੀ ਪਰ ਜਾਨ ਜੀ ਕਹਿਣ ਲੱਗੇ ਵੀ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਦੇ ਜਿਹੜਾ ਗੁਰਤਾ ਗੱਦੀ ਉਹਦੇ ਉੱਪਰ ਜੋ ਵੀ ਹੈ, ਕੈਸੋ ਹੈ ਬਿਲੋ ਕਹਿਤਾਨ, ਉਹ ਕਿਸ ਤਰ੍ਹਾਂ ਦਾ ਇਸ ਸਮੇਂ ਹੈ ਜਿਹੜਾ ਗੱਦੀ ਕਰਤਾ ਗੱਦੀ ਉੱਪਰ ਬੈਠਾ, ਉਹਨੂੰ ਆਪਾਂ ਵੇਖੀਏ ਉਹਦੇ ਦਰਸ਼ਨ ਕਰੀਏ। ਆਪ ਸੋ ਹੋਤੇ ਮਹਿਦ ਮਹਿਆਨ, ਗੁਰੂ ਨਾਨਕ ਸਾਹਿਬ ਜੀ ਆਪ ਤਾਂ ਬਹੁਤ ਵੱਡਿਆਂ ਤੋਂ ਵੱਡੇ ਸਨ। ਕਰ ਦਿਗ ਵਿਜੈ ਪੁੱਜੇ ਸਭ ਥਾਨ, ਸਾਰੇ ਥਾਵਾਂ ਵਿੱਚ ਪਹੁੰਚੇ ਤੇ ਸਾਰੇ ਥਾਵਾਂ ਵਿੱਚ ਆਪੇ ਉਹਨੇ ਦਿਗ ਵਿਜੇ ਕੀਤੀ, ਸਾਰਿਆਂ ਥਾਵਾਂ ਨੂੰ ਜਿੱਤਿਆ। ਪੀਰ ਨਾ ਮੀਰ ਅਰਿਓ ਨਹਿ ਆਗੇ, ਗੁਰੂ ਨਾਨਕ ਸਾਹਿਬ ਦੇ ਅੱਗੇ ਪੀਰਾਂ ਦਾ ਕੋਈ ਪੀਰ ਨਹੀਂ ਅੜ ਸਕਿਆ, ਪਾਤਸ਼ਾਹ ਦਾ ਪਾਤਸ਼ਾਹ ਨਹੀਂ ਕੋਈ ਅੜ ਸਕਿਆ, ਨਾ ਪੀਰ ਨਾ ਪਾਤਸ਼ਾਹ ਕੋਈ ਅੜ ਨਹੀਂ ਸਕਿਆ। ਹਾਰ ਸਰਬ ਚਰਨੀ ਤਿੰਨ ਲਾਗੇ, ਸਾਰੇ ਕਹਿੰਦੇ ਹਮ ਹਾਰ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗ ਗਏ। ਇਮ ਵਿਚਾਰ ਸਭ ਹੀ ਚੱਲ ਆਏ, ਇਸ ਤਰ੍ਹਾਂ ਦੀ ਵਿਚਾਰ ਕਰਦਿਆਂ ਸਾਰੇ ਸ੍ਰੀ ਖਡੂਰ ਸਾਹਿਬ ਵਿਖੇ ਚੱਲ ਆਏ। ਸਤਿਗੁਰ ਕੋ ਨਿਜ ਦਰਸ ਦਿਖਾਏ, ਕੇ ਗੁਰੂ ਅੰਗਦ ਸਾਹਿਬ ਸਤਿਗੁਰੂ ਨੂੰ ਆਪਣੇ ਇਹਨਾਂ ਨੇ ਦਰਸ਼ਨ ਦਿਖਾਏ ਆ, ਜਾਣੀ ਦਰਸ਼ਨ ਦਿੱਤੇ ਹਨ। ਗੋਰਖ ਪਰਥਰ ਚਰਪਟ ਸਾਥ, ਇਹਨਾਂ ਸਿੱਧਾਂ ਵਿੱਚੋਂ ਗੋਰਖ ਨਾਥ ਹੈ, ਪਰਥੀ ਨਾਥ ਹੈ, ਚਰਪਟ ਨਾਥ ਨਾਲ ਹੈ। ਗੋਪੀ ਚੰਦ ਸੋ ਈਸ਼ਰ ਨਾਥ, ਗੋਪੀ ਚੰਦ ਹੈ, ਇਸੇ ਤਰ੍ਹਾਂ ਭਲੀ ਪ੍ਰਕਾਰ ਈਸ਼ਰ ਨਾਥ ਜੀ ਨਾਲ ਹਨ। ਆਏ ਸਤਿਗੁਰ ਲੈਣ ਪਰਤਗਿਆ, ਗੁਰੂ ਅੰਗਦ ਸਾਹਿਬ ਦੀ ਪ੍ਰੀਖਿਆ ਲੈਣ ਵਾਸਤੇ ਸਾਰੇ ਚੱਲ ਕੇ ਆਏ। ਪਾਏ ਪ੍ਰਤੀ ਭਰਮ ਉਰ ਭਗਿਆ, ਇਸ ਕਰਕੇ ਪ੍ਰਤੀਤੀ ਪਾ ਲੈਣ, ਹਿਰਦੇ ਦਾ ਜਿਹੜਾ ਭਰਮ ਹੈ ਭਜਿਆ, ਇਹ ਪ੍ਰੀਖਿਆ ਲੈਣ ਲਈ ਆਏ। ਸ੍ਰੀ ਅੰਗਦ ਸਿੰਘਾਸਨ ਬੈਠੇ, ਇਧਰ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਤਖ਼ਤ ਤੇ ਬੈਠੇ। ਆਏ ਕਹੀ ਆਦੇਸ਼ ਆਦੇਸ਼ੇ, ਆ ਕੇ ਮਹਾਰਾ ਆਦੇਸ਼ ਹੋਵੇ ਆਦੇਸ਼ ਹੋਵੇ ਉਹ ਆਖਿਆ ਹੈ। ਤਿਨਕੇ ਮਨ ਕੀ ਸਭ ਗੁਰ ਜਾਨੀ, ਇਧਰ ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਸਿੱਧਾਂ ਨਾਥਾਂ ਦੀ ਜਿਹੜੀ ਮੰਦੀ ਹੈ ਨਾ ਗੱਲ, ਉਹ ਸਾਰੀ ਜਾਣ ਲਈ ਹੈ। ਸਾਦਰ ਮਦਰ ਭਾਖ ਕਰ ਬਾਣੀ, ਇਸ ਕਰਕੇ ਸਤਿਕਾਰ ਤੇ ਬਹੁਤ ਮਿੱਠੀ ਬਚਨ ਬਾਣੀ ਕਹੇ। ਬੈਠਾਰੇ ਆਸਨ ਸੁਭ ਦਏ, ਚੰਗੇ ਚੰਗੇ ਆਸਨ ਦੇ ਚੰਗੀਆਂ ਵਿਛਾਈਆਂ ਜੀਆਂ ਕਰਕੇ ਉਹਨਾਂ ਨੂੰ ਬਿਠਾਇਆ। ਗੋਰਖ ਆਦ ਪ੍ਰਸੰਨ ਮਨ ਭਏ, ਚੰਗਾ ਕੱਪੜਾ ਜਿਹਾ ਵਿਛਾ ਕੇ ਕਿਸੇ ਨੂੰ ਸਤਿਕਾਰ ਨਾਲ ਬਿਠਾ ਦੇ ਤੇ ਖੁਸ਼ ਹੋਣਾ ਹੀ ਹੈ। ਜਦੋਂ ਮਹਾਰਾਜ ਨੇ ਚੰਗੀਆਂ ਆਸਣ ਜੇ ਦਿੱਤੇ ਆ, ਚੰਗੀਆਂ ਵਿਛਾਈਆਂ ਤੇ ਬਿਠਾਏ ਆ, ਸਾਰੇ ਮਨ ਵਿੱਚ ਗੋਰਖ ਆਦਿਕ ਪ੍ਰਸੰਨ ਹੋ ਗਏ। ਕਹਿ ਅਸ਼ਟੰਗ ਹੈ ਯੋਗ ਮਹਾਤਮ, ਫਿਰ ਉਸ ਵੇਲੇ ਜਿਹੜਾ ਗੋਰਖ ਨਾਥ ਤੇ ਬੋਲਿਆ ਹੈ, ਕਹਿੰਦੇ ਮਹਾਰਾਜ ਜਿਹੜਾ ਯੋਗ ਦੁਆਰਾ ਅੱਠ ਅੰਗ ਲਾ ਕੇ ਇਹ ਪੁਰਾਣਾ ਜਾਣਾ ਕਰਨਾ, ਇਹਦਾ ਬੜਾ ਭਾਰੀ ਮਹਾਤਮ ਹੈ, ਬੜਾ ਫਲ ਹੈ। ਜਮ ਨੇਮ ਆਸਨ ਪੁਰਾਣਾ ਜਾਮ ਧਾਰਨਾ ਧਿਆਨ ਸਮਾਧੀ, ਇਹ ਯੋਗ ਦੇ ਅੱਠ ਅੰਗ ਹਨ, ਅੱਠ ਹਿੱਸੇ ਹਨ, ਅੱਠ ਭਾਗ ਹੈ, ਜਿਹਨਾਂ ਦੁਆਰਾ ਉਹ ਯੋਗ ਕੀਤਾ ਜਾਂਦੀ ਜੁੜਿਆ ਜਾਂਦਾ ਹੈ। ਉਸ ਵੇਲੇ ਕਹਿਣ ਲੱਗਿਆ ਮਹਾਰਾਜ ਜਿਹੜਾ ਯੋਗ ਹੈ ਨਾ, ਜਿਹਦੇ ਵਿੱਚ ਅੱਠ ਅੰਗ ਹਨ, ਅੱਠ ਹਿੱਸੇ, ਅੱਠ ਭਾਗ, ਉਹਦਾ ਬੜਾ ਭਾਰੀ ਕਰਨ ਦਾ ਫਲ ਹੈ। ਬਿਨਾਂ ਯੋਗ ਨਹਿ ਨਿਰਮਲ ਆਤਮ, ਮਹਾਰਾਜ ਯੋਗ ਕੀਤੇ ਤੋਂ ਬਗੈਰ ਤਾਂ ਜਿਹੜਾ ਆਤਮ ਕੀ ਹੈ, ਮਨ ਨਿਰਮਲ ਨਹੀਂ ਹੁੰਦਾ। ਪ੍ਰਥਮ ਸਕਲ ਜੇ ਭਏ ਮਹਾਨਾ, ਮਹਾਰਾਜ ਜਿਹੜੇ ਸੰਸਾਰ ਦੇ ਪਹਿਲਾਂ ਬੜੇ ਮਹਾਨ ਮਹਾਨ ਹੋਏ ਹੈ ਸਾਰੇ, ਕਰ ਕਰ ਯੋਗ ਸੋ ਪਾਇਓ ਗਿਆਨਾ, ਸਾਰਿਆਂ ਨੇ ਜੋ ਕਰ ਕਰਕੇ ਕਹਿੰਦੇ ਬ੍ਰਹਮ ਗਿਆਨ ਪਾਇਆ ਹੈ। ਤੁਮ ਕਲਯੁਗ ਮਹਿ ਭੇ ਅਵਤਾਰ, ਇਸ ਤਰ੍ਹਾਂ ਤੁਸੀਂ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਅਵਤਾਰ ਹੋਏ। ਗੁਰਤਾ ਗਾਦੀ ਬੈਠ ਉਦਾਰ, ਨਾਨਕ ਸਾਹਿਬ ਦੀ ਗੁਰਤਾ ਗੱਦੀ ਉਹਦੇ ਸ੍ਰੇਸ਼ਟ ਉੱਪਰ ਤੁਸੀਂ ਬੈਠ ਰਹੇ ਇਸ ਸਮੇਂ। ਯੋਗ ਜੁਗਤ ਨਹਿ ਪੰਥ ਤੁਮਾਰੇ, ਤੁਹਾਡੇ ਗੁਰੂ ਨਾਨਕ ਦੇ ਪੰਥ ਸਿੱਖੀ ਪੰਥ ਵਿੱਚ ਕਹਿੰਦੇ ਯੋਗ ਦੀ ਜੁਗਤੀ ਕੋਈ ਹੈ ਹੀ ਹੀ ਨਹੀਂ ਹੈ। ਕਿਸ ਪ੍ਰਕਾਰ ਸਿੱਖ ਕਰਹੋ ਉਧਾਰੇ। ਇਸ ਕਰਕੇ ਯੋਗ ਦੀ ਜੁਗਤੀ ਤੋਂ ਬਗੈਰ ਆਪਣੇ ਸਿੱਖ ਸੇਵਕਾਂ ਦਾ ਤੁਸੀਂ ਕਿਸ ਤਰ੍ਹਾਂ ਉਧਾਰ ਕਰ ਸਕੋਗੇ? ਬਿਨਾ ਯੋਗ ਸਿੱਧ ਹੱਥ ਨਾ ਆਵਤ। ਗੁਰੂ ਅੰਗਦ ਸਾਹਿਬ, ਯੋਗ ਕੀਤੇ ਬਗੈਰ ਤਾਂ ਸਿੱਧੀ ਹੱਥ ਵਿੱਚ ਨਹੀਂ ਆਉਂਦੀ, ਸਿੱਧੀ ਨਹੀਂ ਮਿਲਦੀ। ਬਿਨਾ ਯੋਗ ਵਿਗਿਆਨ ਨਾ ਪਾਵਤ। ਯੋਗ ਕੀਤੇ ਤੋਂ ਬਗੈਰ ਤਾਂ ਕੋਈ ਵਿਸ਼ੇਸ਼ ਗਿਆਨ ਬ੍ਰਹਮ ਗਿਆਨ ਨਹੀਂ ਪਾਉਂਦਾ। ਗਿਆਨੀ ਸੰਤ ਅਨੇਕ ਜਗ ਭਏ। ਮਹਾਰਾਜ ਜੀ, ਸੰਸਾਰ ਦੇ ਵਿੱਚ ਅਨੇਕਾਂ ਗਿਆਨੀ ਅਨੇਕਾਂ ਸੰਤ ਹੋਏ। ਯੋਗ ਸਾਧ ਸੋ ਪਰਮ ਪਦ ਲਏ। ਯੋਗ ਦੁਆਰਾ ਸਾਧਨਾ ਕਰਕੇ ਉਹਨਾਂ ਨੇ ਪਰਮ ਪਦ ਨੂੰ ਉੱਚੇ ਅਹੁਦੇ ਨੂੰ ਲਿਆ। ਸੁਣ ਸ੍ਰੀ ਅੰਗਦ ਆਸ਼ਾ ਤਾਹੀ। ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਦੇ ਮਨ ਦਾ ਆਸ਼ਾ ਸੁਣ ਕੇ ਕਹਿਣ ਲੱਗੇ, ਅਬ ਸਮਾਂ ਸੋ ਨਾਹੀ। ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਵੀ ਸਿੱਧਾ ਨਾਥੋ, ਹੁਣ ਉਹ ਯੋਗ ਕਰਨ ਦਾ ਸਮਾਂ ਨਹੀਂ ਰਿਹਾ ਹੈ। ਭਗਤ ਯੋਗ ਹੈ ਮਤੋ ਹਮਾਰਾ। ਸਾਡਾ ਜਿਹੜਾ ਮਤ ਹੈ ਭਗਤੀ ਵਿੱਚ ਜੁੜੇ ਰਹਿਣਾ, ਇਹ ਭਗਤੀ ਯੋਗ ਦਾ ਹੈ। ਸਿੱਧਾ ਸਰਬ ਰਹਿ ਦਰਬਾਰਾ। ਜਿਹੜਾ ਇਹ ਭਗਤੀ ਵਿੱਚ ਜੁੜਿਆ ਰਹਿੰਦਾ, ਉਹਦੇ ਦਰਬਾਰ ਵਿੱਚ ਸਾਰੀਆਂ ਸਿੱਧੀਆਂ ਕਹਿੰਦੇ ਹਮੇਸ਼ਾ ਰਹਿੰਦੀਆਂ। ਆਤਮ ਗਿਆਨ ਭਗਤ ਹੀ ਦੇਤ। ਵਾਹਿਗੁਰੂ ਦੀ ਭਗਤੀ ਵਿੱਚ ਜੁੜੇ ਰਹਿਣਾ, ਇਹ ਭਗਤੀ ਆਤਮਾ ਦੇ ਗਿਆਨ ਬਖਸ਼ ਦਿੰਦੀ। ਭਗਤ ਕਰਤ ਸਭ ਹੀ ਸੁਖ ਲੇਤ। ਪ੍ਰੇਮ ਨਾਲ ਭਗਤੀ ਕਰਦਾ ਉਹ ਸਾਰੇ ਸੁਖ ਲੈ ਲੈਂਦਾ। ਨਾਮ ਆਸਰੈ ਯੋਗ ਤੁਮਾਰਾ। ਸਿੱਧੋ ਨਾਥੋ, ਤੁਹਾਡਾ ਜਿਹੜਾ ਇਹ ਅੱਠ ਅੰਗਾਂ ਵਾਲਾ ਯੋਗ ਹੈ, ਉਹ ਵੀ ਨਾਮ ਦੇ ਆਸਰੇ ਹੀ ਹੈ। ਸੋ ਸਤ ਨਾਮ ਹਮਹੋ ਕੋ ਪਿਆਰਾ। ਜਿਹੜਾ ਸਤ ਨਾਮ ਵਾਹਿਗੁਰੂ ਹੈ, ਸਾਨੂੰ ਪਿਆਰਾ ਹੈ। ਅਸੀਂ ਨਾਮ ਦੁਆਰਾ ਭਗਤੀ ਵਿੱਚ ਲੀਨ ਹੋ ਜਾਂਦੇ, ਭਗਤੀ ਦੁਆਰਾ ਉਸ ਵਿੱਚ ਜੁੜ ਜਾਂਦੇ। ਇੱਕ ਸਗਰਭਤ ਯੋਗ ਹੁੰਦਾ, ਇੱਕ ਅਗਰਭਤ ਯੋਗ ਹੁੰਦਾ ਹੈ। ਜਿਹਦੇ ਵਿੱਚ ਨਾਮ ਦਾ ਉਚਾਰਨ ਹੋਵੇ ਉਹਨੂੰ ਸਗਰਭਤ ਯੋਗ ਕਹਿੰਦੇ ਹੈ। ਜਿਹਦੇ ਵਿੱਚ ਨਿਰਾ ਪੁਰਾਣਾ ਜਾਮ ਵੀ ਹੋਵੇ, ਨਾਮ ਨਾ ਹੋਵੇ, ਉਹਨੂੰ ਅਗਰਭਤ ਯੋਗ ਕਿਹਾ ਜਾਂਦਾ। ਜੋ ਨਿਓਲੀ ਧੋਤੀ ਬਸਤੀ ਆਦਿ ਦੀ ਕਿਰਿਆ ਕਰਕੇ ਫਿਰ ਭੁਜੰਗਵਾਂ ਦੁਆਰਾ ਦੁਆਰਾ ਉਹ ਦਸਵੇਂ ਦੁਆਰ ਵਿੱਚ ਪ੍ਰਾਣ ਨੂੰ ਲਿਜਾਣਾ, ਕੋਈ ਨਾਮ ਨਾ ਉਚਾਰਨਾ, ਇਉਂ ਹੀ ਕਿਰਿਆ ਕਰਨੀ, ਉਹਨੂੰ ਅਗਰਭਤ ਯੋਗ ਕਿਹਾ ਜਾਂਦਾ, ਜੋ ਹੱਠ ਨਾਲ ਕੀਤਾ ਜਾਂਦਾ ਹੈ। ਇੱਕ ਜਿਹੜਾ ਕੋਈ ਨਾਲ ਨਾਮ ਦਾ ਜਾਪ ਹੋਵੇ, ਜਿਵੇਂ ਉੱਧਰ ਸਿੱਧਨਾਥ ਓਮ ਭਗਵਤੀ ਬੀਸ ਵਾਸ ਦੇ ਵਾਏ ਨਮ ਹੈ, ਇਸ ਤਰ੍ਹਾਂ ਦਾ ਜਾਪ ਕਰਦੇ, ਨਾਮ ਦਾ ਬਾਰਾਂ ਵਾਰੀ ਜਾਪ ਕਰਦਿਆਂ ਹੋਇਆ ਸਵਾਸਾਂ ਨੂੰ ਦਸਵੇਂ ਦੁਆਰ ਵੱਲ ਨੂੰ ਲੈ ਜਾਂਦੇ ਹੈ। ਉੱਥੇ ਸੋਲਾਂ ਵਾਰੀ ਉਚਾਰਨ ਕਰਦਿਆਂ ਟਿਕਾਈ ਰੱਖਦੇ, ਨਮ ਚੌਵੀ ਵਾਰੀ ਉਚਾਰੇ ਉਹਦਾ ਕੁੰਭ ਕਰਦੇ ਹੈ, ਅਤੇ ਸੋਲਾਂ ਵਾਰੀ ਉਚਾਰਨ ਕਰਦਿਆਂ ਉਹਨੂੰ ਰੇਚ ਕਰਦੇ ਆ, ਪ੍ਰਾਣਾਂ ਨੂੰ ਹੇਠ ਲੈ ਆਉਂਦੇ ਹੈ। ਇਸ ਤਰ੍ਹਾਂ ਇੱਕ ਸਗਰਭਤ ਯੋਗ ਹੈ। ਇੱਧਰ ਮਹਾਰਾਜ ਕਹਿੰਦੇ ਵੀ ਤੁਹਾਡਾ ਵੀ ਜਿਹੜਾ ਯੋਗ ਹੈ ਉਹ ਨਾਮ ਦੇ ਆਸਰੇ ਹੈ। ਤਨ ਸਾਧਨ ਹਿਤ ਯੋਗ ਕਮਾਵਹੋ। ਸਰੀਰ ਨੂੰ ਸਾਧਨ ਵਾਸਤੇ, ਸਰੀਰ ਨੂੰ ਕੰਟਰੋਲ ਵਿੱਚ ਕਰਨ ਵਾਸਤੇ ਤੁਸੀਂ ਯੋਗ ਕਮਾਉਂਦੇ ਹੋ। ਪੁਨ ਮਨ ਜੀਤੋ ਠੀਨ ਟਿਕਾਵਹੋ। ਪੁਨ ਮਨ ਜੀਤੋ ਨੀਠ ਟਿਕਾਵੋ। ਪੁਨਾ ਮਨ ਨੂੰ ਜਿੱਤਦੇ ਹੋ ਤੁਸੀਂ, ਮਸਾਂ ਮਸਾਂ ਟਿਕਾਉਂਦੇ ਹੋ। ਸਿੱਧ ਆਏ ਤਬ ਠਾਂਡੀ ਹੋਏ। ਤੁਹਾਡਾ ਮਨ ਮੋਹ ਥੋੜਾ ਬਹੁਤਾ ਟਿਕ ਜਾਂਦਾ ਹੈ, ਤਦੋਂ ਜਿਹੜੀਆਂ 18 ਸਿੱਧੀਆਂ ਆ ਕੇ ਤੁਹਾਡੇ ਅੱਗੇ ਖੜੀਆਂ ਹੋ ਜਾਂਦੀਆਂ। 300 ਪਰਚੈ ਤੁਮਾਰੋ ਜੋਏ। ਤੁਮਾਰੋ ਨਹੀਂ ਹੈ, ਤੁਮਰੋ ਜੋਏ। ਤੁਹਾਡਾ ਫਿਰ ਜਿਹੜਾ ਮਨ ਦਾ ਪਰਚਾ ਉਧਰ ਹੋ ਜਾਂਦਾ, ਤੁਹਾਡਾ ਮਨ ਸਿੱਧੀਆਂ ਵਿੱਚ ਲੱਗ ਜਾਂਦਾ। ਬੈਸ ਮਧਾਵਨ ਆਦਿਕ ਰਾਚੇ। ਯੋਗ ਦੁਆਰਾ ਕਹਿੰਦੇ ਜਿਹੜੀ ਉਮਰ ਵਧਾ ਲੈਣੀ, ਇਹਦੇ ਵਿੱਚ ਤੁਸੀਂ ਰਚ ਜਾਂਦੇ, ਲੱਗ ਜਾਂਦੇ ਹੋ। ਜਗ ਦਿਖਰਾਏ ਮਾਨ ਕੋ ਜਾਚੇ। ਜਿਹੜੀਆਂ ਸਿੱਧੀਆਂ ਤੁਹਾਨੂੰ ਮਿਲ ਗਈਆਂ ਮਨ ਦੇ ਟਿਕਣ ਨਾਲ, ਸੰਸਾਰ ਦੇ ਨੂੰ ਦਿਖਾ ਕੇ ਮਾਨ ਤੁਸੀਂ ਮੰਗਦੇ, ਸਤਿਕਾਰ ਮੰਗਦੇ ਆ ਵੀ ਬੜੇ ਵੀ ਬਾਬੇ ਸ਼ਕਤੀਆਂ ਵਾਲੇ। ਜਾਂ ਤੇ ਰਹੋ ਅਨਾਤਮ ਮਾਹੀ। ਇਸ ਕਰਕੇ ਗੋਰਖਨਾਥ, ਤੁਸੀਂ ਸਾਰੇ ਅਨਾਤਮਾ ਵਿੱਚ ਰਹਿੰਦੇ ਆ, ਜੜ ਆਦਿਕ ਜਿਹੜੀਆਂ ਦੇਹ ਆ ਇਹਦੇ ਵਿੱਚ ਹੀ ਫਸੇ ਰਹਿੰਦੇ, ਇਹਨਾਂ ਦੀ ਉਮਰ ਵਧਾ ਲਈ, ਇਹਨਾਂ ਨੂੰ ਇੱਥੇ ਰੱਖ ਲਿਆ ਨਿਰੋਗ। ਬ੍ਰਹਮਾ ਤਮ ਕੋ ਜਾਣਹੁ ਨਾਹੀ। ਉਹ ਬ੍ਰਹਮ ਕੀ ਹੈ, ਆਤਮਾ ਕੀ ਹੈ, ਤਾਂ ਤੁਸੀਂ ਜਾਣਦੇ ਹੀ ਨਹੀਂ ਹੋ। ਜੋ ਜੋਗ ਜੁਗਤ ਤੇ ਛੂਛੇ ਰਹੇ। ਇਸ ਕਰਕੇ ਜਿਹੜਾ ਅਸਲੀ ਜੋਗ ਦੁਆਰਾ ਜੁੜਨਾ ਉਹ ਤਾਂ ਪਰਮੇਸ਼ਰ ਬੋਝੋ ਤਾਂ ਤੁਸੀਂ ਖਾਲੀ ਰਹਿ ਗਏ। ਆਤਮ ਕੋ ਰਸ ਨਾਹਿਨ ਲਹੇ, ਜਿਹੜਾ ਅਸਲੀ ਆਤਮਾ ਦਾ ਰਸ ਹੈ ਉਹਨੂੰ ਤੁਸੀਂ ਲੈ ਹੀ ਨਹੀਂ ਸਕੇ ਹੋ। ਜਿਮ ਸ੍ਰੀ ਨਾਨਕ ਜੋਗ ਬਖਾਨਾ, ਹੇ ਗੋਰਖ ਨਾਥ ਜਿਵੇਂ ਸਾਡੇ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਜੋ ਕਿਹਾ ਹੈ, ਸੋ ਹਮ ਕਹ ਹੈ ਸੁਣੋ ਤੁਮ ਕਾਨਾ। ਅਸੀਂ ਤੁਹਾਨੂੰ ਕਹਿੰਦੇ ਕਹਿੰਦੇ ਆ ਦੱਸਦੇ ਹਾਂ, ਉਹ ਤੁਸੀਂ ਕੰਨਾਂ ਦੁਆਰਾ ਸੁਣ ਲਓ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਆਪਣੇ ਮੁਖਾਰਬਿੰਦ ਦੁਆਰਾ ਅਸਲਾ ਜਿਹੜਾ ਰੰਜਨ ਮਾਏ ਨਿਰੰਜਨ ਕੀ ਹੈ ਜੋਗ ਜੁਗਤ ਇਹ ਪਾਈ ਹੈ ਇਹ ਸ੍ਰੇਸ਼ਟ ਜੋਗ ਕਿਹਾ ਸੀ ਉਹ ਸ਼ਬਦ ਉਚਾਰਨ ਕਰਕੇ ਉਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰ ਲਵਾਂਗੇ ਕਿਉਂਕਿ ਜਿੰਨਾ ਕੁ ਸਮਾਂ ਨੀਯਤ ਕੀਤਾ ਉਹ ਭਰੀਏ ਜਾ ਰਿਹਾ ਹੈ ਇੱਥੇ ਸਮਾਪਤੀ ਕਰੀਏ ਜੀ। ਜੋਗ ਜੁਗਤ ਤੇ ਛੂਛੇ ਰਹੇ, ਆਤਮ ਕੋ ਰਸ ਨਾਹਿਨ ਲਹੇ, ਜਿਮ ਸ੍ਰੀ ਨਾਨਕ ਜੋਗ ਬਖਾਨਾ, ਸੋ ਹਮ ਕਹੈ ਸੁਣੋ ਤੁਮ ਕਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।